ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿੱਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਧਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਕਬਿਤ ਸ੍ਰੀ ਗੁਰੂ ਕਹਿਤ ਪ੍ਰਾਣਾਯਾਮ ਕੇ ਕਰਮ ਤੀਨ ਪੂਰਕ ਹੈ ਕੁੰਭਕ ਔਰੇਚਕ ਬਖਾਨੀਏ ਸੁਨ ਕੈ ਭਗਤ ਭਾਉ ਪੂਰਨ ਕੋ ਕੀਨੋ ਨੀਕੇ ਨਾਮ ਲਿਵ ਲਾਈ ਨੀਤ ਕੁੰਭਕ ਪ੍ਰਮਾਨੀਏ ਸ੍ਰੀ ਗੁਰੂ ਕਹਿਤ ਪ੍ਰਾਣਾਯਾਮ ਕੇ ਕਰਮ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦਰਾਰ ਕਰਦੇ ਹੋਏ ਆਪ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹ ਹਾਸਲ ਕਰ ਰਹੇ ਸੀ। ਸਤਿਗੁਰੂ ਜੀ ਅਪਾਰ ਬਖਸ਼ ਰਹਿਮਤ ਦਾ ਸਦਕਾ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਵੀ ਆਪਾਂ ਕੀਰਤਨ ਤੋਂ ਬਾਅਦ ਪੜ੍ਹਦੇ ਸੁਣਦੇ ਹਾਂ ਅਤੇ ਮਹਾਨ ਹਾਸਲ ਕਰ ਰਹੇ ਹਾਂ। ਅੱਜ ਵੀ ਇਹ ਮਹਾਨ ਲਾਹ ਹਾਸਲ ਕਰਨ ਲਈ ਗੁਰੂ ਮਹਾਰਾਜ ਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਦਾਰ ਕਰਦੇ ਹੋਏ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਮੇਰ ਪਰਬਤ ਉੱਪਰ ਗਏ ਸਨ, ਉਹ ਪ੍ਰਸੰਗ ਚੱਲਿਆ ਹੋਇਆ ਆਪਾਂ ਪੜ੍ਹ ਸੁਣ ਰਹੇ ਹਾਂ। ਜਿਵੇਂ ਆਪ ਜੀ ਗਏ, ਗੋਰਖਨਾਥ ਨੇ ਆਪ ਜੀ ਨੂੰ ਕੁਝ ਲਫ਼ਜ਼ ਕਹੇ ਅਤੇ ਉਹ ਯਥਾਰਥ ਉੱਤਰ ਸਤਿਗੁਰੂ ਸਾਹਿਬ ਜੀ ਨੇ ਦੇ ਦਿੱਤੇ। ਇਸੇ ਤਰ੍ਹਾਂ ਕੋਈ ਜਿਹੜੇ ਸਿੱਧ ਸੀ ਸਿਆਣੇ ਸਿਆਣੇ ਮਹਾਰਾਜ ਦੇ ਦਰਸ਼ਨ ਕਰਕੇ ਹੀ ਉਹ ਮਸਤ ਰਹੇ, ਨਹੀਂ ਬਚਨ ਬੋਲੇ। ਉਹਨਾਂ ਨੂੰ ਬੁਲਾਇਆ ਸਤਿਗੁਰੂ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਸੋਹਣੇ ਪ੍ਰੇਮ ਪਿਆਰ ਦੇ ਬਚਨਾਂ ਰਾਹੀਂ। ਉਹਨਾਂ ਨੇ ਵੀ ਪ੍ਰੇਮ ਪਿਆਰ ਵਿੱਚ ਆਇਆ, ਸਤਿਗੁਰੂ ਦੀ ਮਹਿਮਾ ਕਰਦਿਆਂ ਹੋਇਆਂ ਜੋ ਉਹਨਾਂ ਨੂੰ ਅਵਸਥਾ ਪ੍ਰਾਪਤ ਹੋਈ ਹੈ ਉਹ ਵੀ ਨਾਲੋਂ ਨਾਲ ਉਹਨਾਂ ਨੇ ਬਿਆਨ ਕਰ ਦਿੱਤਾ ਵੀ ਮਹਾਰਾਜ ਬੋਲਣ ਦਾ ਕੋਈ ਕੰਮ ਹੀ ਨਹੀਂ ਰਿਹਾ ਸਾਡਾ, ਜਿਹੜਾ ਕੋਈ ਬੋਲਣ ਵਾਲਾ ਹੈ ਉਹ ਬੋਲੀ ਜਾਂਦਾ ਹੈ, ਤੋਲਣ ਵਾਲਾ ਤੋਲੀ ਜਾਂਦਾ ਹੈ, ਖੇਲਣ ਵਾਲਾ ਖੇਲੀ ਜਾਂਦਾ ਹੈ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਭਾਵ ਹੈ ਜੀ ਉਹ ਬੋਲਣ ਵਾਲਾ ਹੈ, ਅਜੇ ਭਾਵੇਂ ਬੋਲੀ ਜਾਂਦੀ ਹੈ, ਬੋਲੀ ਜਾਂਦਾ ਬਚਨ ਮੁੱਖ ਦੁਆਰਾ, ਅਤੇ ਤੋਲਣ ਵਾਲਾ ਜਿਹੜਾ ਵਿਚਾਰ ਕਰਨ ਵਾਲਾ ਤੋਲੀ ਜਾਂਦਾ, ਵਿਚਾਰ ਕਰੀ ਜਾਂਦਾ ਹੈ। ਜਿਹੜੀ ਬੁੱਧੀ ਹੈ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਨਿਰਣਾ ਦੇ ਵਿਚਾਰ ਕਰੀ ਜਾਂਦੀ ਹੈ, ਇਹ ਖੇਲਣ ਵਾਲਾ ਮਨ ਹੈ, ਇਹ ਖੇਲੀ ਜਾਂਦਾ, ਤਰ੍ਹਾਂ ਤਰ੍ਹਾਂ ਦੇ ਸੰਕਲਪ ਕਰੀ ਜਾਂਦਾ ਹੈ। ਬੱਚਾ ਖੇਡਦਾ ਨੱਚਦਾ ਟੱਪਦਾ ਹੁੰਦਾ ਹੈ, ਇਹ ਦੌੜਦਾ ਹੈ, ਸਾਡਾ ਇਹਦੇ ਨਾਲ ਕੋਈ ਕੰਮ ਨਹੀਂ ਹੈ। ਅਸੀਂ ਆਪਣੇ ਆਪੇ ਵਿੱਚ ਮਸਤ ਹਾਂ। ਇਸ ਤਰ੍ਹਾਂ ਜਿਹੜੇ ਸਿਆਣੇ ਸਿੱਧ ਹੈ ਉਹਨਾਂ ਨੇ ਸਤਿਗੁਰੂ ਨਾਲ ਪ੍ਰੇਮ ਪਿਆਰ ਦੇ ਵਚਨ ਕਰੇ, ਨਾਲੇ ਜੋ ਪਰਮੇਸ਼ਰ ਦੀ ਕਿਰਪਾ ਨਾਲ ਉੱਚ ਅਵਸਥਾ ਪ੍ਰਾਪਤ ਹੋਈ ਹੈ ਉਹਦਾ ਵੀ ਨਿਰਣਾ ਕਰਕੇ ਸਤਿਗੁਰੂ ਨੂੰ ਦੱਸਿਆ। ਇਸ ਤਰ੍ਹਾਂ ਜਿਹੜੇ ਸਿਆਣੇ ਉਹਨਾਂ ਨੇ ਤਾਲਾ ਹਾਲੇ, ਉਹਨਾਂ ਦੇ ਵਿੱਚੋਂ ਕੁਝ ਭੰਗਰਨਾਥ, ਸੁਰਤਨਾਮੇ ਸਿੱਧ, ਚੰਗਰਨਾਥ, ਨਿਰਤਨਾਮੇ ਸਿੰਧ, ਲੰਗਰ, ਕਣਕ, ਸੰਭੂਨਾਥ, ਇਹ ਜਿਹੜੇ ਪੰਜ ਸਰਸਾਂ ਨੇ ਬੜੇ ਹੰਕਾਰੀ ਸੀ, ਇਹਨਾਂ ਨੂੰ ਆਪਣੀਆਂ ਸ਼ਕਤੀਆਂ ਦਾ ਬੜਾ ਮਾਣ ਹੰਕਾਰ ਹੋਇਆ ਹੋਇਆ ਸੀ। ਇਹ ਫਿਰ ਮਹਾਰਾਜ ਨੂੰ ਨਗਾਉਣ ਵਾਸਤੇ, ਚੁੱਪ ਕਰਾਉਣ ਵਾਸਤੇ ਆਪੋ ਆਪਣੀਆਂ ਫਿਰ ਇਹਨਾਂ ਨੇ ਕਰਾਮਾਤਾਂ ਜੀ ਦਿਖਾਉਣੀਆਂ ਸ਼ੁਰੂ ਕੀਤੀਆਂ। ਕੋਈ ਸਿੰਘੀ ਜੀ ਵਜਾਉਣ ਲੱਗ ਪਿਆ ਹੈ, ਕਿਸੇ ਨੇ ਮਿਰਗਾਣੀ ਜੀ ਤਾਂ ਨੂੰ ਡਾਤੀ ਹੈ, ਇਸੇ ਤਰ੍ਹਾਂ ਕੋਈ ਹੱਥ 'ਚ ਛੱਡ ਕੇ ਡੰਡਾ ਜਿਹਾ ਘੁਮਾਉਣ ਲੱਗ ਪਿਆ ਹੈ। ਆਪੋ ਆਪਣੀ ਜੇ ਸਮੱਗਰੀ ਜੇ ਆਕਾਸ਼ ਵਾਸ਼ ਨੂੰ ਆਪਣੀ ਤਾਕਤ ਨਾਲ ਹੀ ਉਡਾ ਦਿੱਤੀ ਹੈ। ਇਹ ਪੰਛੀ ਉੱਡਦੇ ਫਿਰਦੇ ਹੋ, ਸਾਰੀਆਂ ਚੀਜ਼ਾਂ ਉਹਨਾਂ ਦੀਆਂ ਆਕਾਸ਼ ਵਿੱਚ ਉੱਡਦੀਆਂ ਫਿਰਦੀਆਂ, ਪੀਆਂ ਦੀ ਕੰਧੀ ਮੁੰਦਰਾਜੀ ਸੌਂਕਦੀ ਫਿਰਦੀ ਹੈ। ਜਿੰਨਾ ਕਿਸੇ ਦੇ ਵਿੱਚ ਜ਼ੋਰ ਸੀ ਬਾਲੀ ਉਹਨਾਂ 'ਚ ਉਹਨਾਂ ਨੇ ਪੂਰਾ ਲਗਾਇਆ, ਅਤੇ ਫਿਰ ਹੰਕਾਰ ਦੇ ਨਾਲ ਕਹਿੰਦੇ ਕਿਉਂ ਦੇਖਿਆ ਗੁਰੂ ਨਾਨਕ ਤਪਾ, ਤੈਨੂੰ ਅਸੀਂ ਚੁੱਪ ਕਰਕੇ ਬਿਠਾ ਦਿੱਤਾ, ਬੋਲਦਾ ਕਿਉਂ ਨਹੀਂ ਹੈ। ਇੱਧਰੋਂ ਉੱਧਰਾਂ ਜੀ ਗੱਲਾਂ ਬਾਤਾਂ ਸੁਣ ਲਈਆਂ, ਸਿੱਖ ਲਈਆਂ ਅਤੇ ਕਰ ਲਈਆਂ, ਤੇਰੇ ਦੇ ਵਿੱਚ ਹੰਕਾਰ ਜਾਂ ਤੂੰ ਕਰ ਲਿਆ ਸੀ, ਤੈਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਕਿਹਾ ਸੀ ਵੀ ਸਾਡਾ ਕਿਹਾ ਹੋਇਆ ਮਨ ਜਾ ਭੇਗ ਤਾਰ ਲਾ, ਗੁਰੂ ਨਾਥ ਨੂੰ ਗੁਰੂ ਬਣਾ ਲਾ, ਕੰਨ ਵਿੱਚ ਮੁੰਦਰਾ ਪਾ ਲਾ, ਸਵਾ ਮੜ ਲਾ, ਅਤੇ ਅਜੇ ਵੀ ਸਮਾਂ ਹੈ। ਗੁਰੂ ਮਹਾਰਾਜ ਉਹ ਫਿਰ ਦੇਖ ਕੇ ਅਤੇ ਸੁਣ ਕੇ ਮੁਸ਼ਕਰਾਏ ਜੇ, ਦੇਖਿਆ ਵੀ ਇਹ ਨਹੀਂ ਠੀਕ ਆਉਂਦੇ, ਫਿਰ ਆਪਣੀ ਕੜਾਵ ਨੂੰ ਕਿਹਾ ਵੀ ਤੂੰ ਇਹਨਾਂ ਨੂੰ ਅਕਲ ਮਤ ਦੇ। ਉਹ ਫਿਰ ਆਕਾਸ਼ ਚਲੀ ਗਈ ਹੈ, ਜਿੱਥੇ ਕਿੱਥੇ ਸਿੱਧ ਦੇ ਨਾਲ ਉਹਨਾਂ ਦੀਆਂ ਟੁੱਟਣਾ ਵੀ ਵੱਜਦੀ ਹੈ, ਖੜਾਮ ਹੋਰ ਜਿਹੜੀਆਂ ਚੀਜ਼ਾਂ ਜਿਹੀਆਂ ਇੱਧਰ ਉੱਧਰ ਪੰਛੀਆਂ ਵਾਂਗੂ ਡਾਰੀਆਂ ਮਿਲਦੀਆਂ ਫਿਰਦੀਆਂ, ਉਹਨਾਂ ਨੂੰ ਵੀ ਲਿਆ ਹੇਠਾਂ ਸਿੱਟਿਆ ਹੈ। ਜਿਵੇਂ ਕੈਦ ਦੇ ਉੱਪਰ ਸੂਰਬੀਰ ਜਾਂਦਾ ਹੈ ਅਤੇ ਭੱਜ ਜਾਂਦੇ ਵਿਚਾਰੇ, ਹਰਨਾ ਉੱਪਰ ਸਾਰਦੂਰ ਸ਼ੇਰ ਜਾਂਦਾ, ਉਹਦਾ ਪ੍ਰਭਾਵ ਪੈਂਦਾ, ਉਹ ਕੁਝ ਨਹੀਂ ਕਰ ਸਕਦਾ, ਕੁਛ ਸਕਦਾ। ਕਾਲੇ ਨਾਗ ਉੱਪਰ ਗਰੜ ਜਾ ਪਵੇ, ਜੋ ਕੀ ਕਰ ਸਕਦਾ, ਗੁਰੂ ਕੀ ਜਿਹੜੀ ਕਰਾਮਾਤ ਹੈ ਉਹ ਮਹਾਨ ਹੈ, ਐਸੀ ਪਈ ਹੈ ਸਾਰਿਆਂ ਦੀ ਭੂਤਨੀ ਭੁਲਾ ਦਿੱਤੀ ਹੈ। ਫਿਰ ਇਸ ਤਰ੍ਹਾਂ ਬਾਹਰ ਖਾ ਕੇ ਫਿਰ ਨਮੋਚੂ ਨੇ ਜਿਹੋ ਕੇ ਬੈਠ ਗਏ ਮਗਨ ਨਾਥ ਗੋਪੀ ਚੰਦ ਪਰਥਰੀ ਨਾਥ, ਇਹ ਤਾਰਕ ਜਿਹੜੇ ਸਿਆਣੇ ਆ ਫਿਰ ਤਾੜੀਆਂ ਮਾਰ ਮਾਰ ਕੇ ਹੱਸਦੇ ਇਹਨਾਂ ਨੂੰ, ਇੰਨੀ ਕਰਾਈ ਬਿਨਾਂ ਤੁਸੀਂ ਵੀ ਨਹੀਂ ਠੀਕ ਆਉਂਦੇ ਸੀ। ਇਸ ਤਰ੍ਹਾਂ ਫਿਰ ਗੋਰਖ ਨਾਥ ਦੇ ਸਾਥ ਵਚਨ ਵਿਲਾਸ ਹੋਏ। ਇਸ ਤਰ੍ਹਾਂ ਇਹਨੇ ਨੂੰ ਫਿਰ ਖਿੰਥੜਾ ਨਾਥ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਬੈਠਾ, ਉਸਨੇ ਵੀ ਪਹਿਲਿਆਂ ਸਿੱਧਾਂ ਵਾਲੀ ਗੱਲ ਆਖੀ ਕਿ ਮਹਾਰਾਜ ਤੁਸੀਂ ਗਲ ਵਿੱਚ ਖਿੰਥਾ ਪਾਓ, ਖਫਨੀ ਕਫਨੀ ਪਾਓ। ਇਸੇ ਤਰ੍ਹਾਂ ਸਰੀਰ 'ਤੇ ਸ਼ਾਹ ਜੀ ਮੜ ਲਓ ਅਤੇ ਸਾਧਨ ਤੁਸੀਂ ਦੱਸੋ ਕਿਹੜਾ ਕੀਤਾ ਹੈ, ਨਹੀਂ ਤਾਂ ਗੋਰਖਨਾਥ ਤੋਂ ਸਿੱਖਿਆ ਲਓ, ਸਭ ਕੁਛ ਸਿੱਖੋ। ਜਿਸ ਤਰ੍ਹਾਂ ਇਹ ਰੇਸ਼ਕ ਪੂਰਕ ਕੁੰਭਕ ਵਾਲਾ ਪੁਰਾਣਾ ਜਾਮ ਹੈ, ਉਹ ਕਿਵੇਂ ਕਰੀਦਾ ਹੈ ਰੇਸ਼ਕ ਪੂਰਕ ਕੁੰਭਕ, ਉਹ ਪੁਰਾਣਾ ਜਾਣ ਦਾ ਢੰਗ ਮੈਨੂੰ ਤਰੀਕਾ ਦੱਸੋ, ਨਹੀਂ ਤਾਂ ਫਿਰ ਮੈਥੋਂ ਸੁਣ ਲਓ, ਪੁੱਛ ਲਓ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਯੋਗ ਦੇ ਵਿੱਚ ਜਿਹੜਾ ਉਹ ਪੁਰਾਣਾ ਜਾਮ ਹੈ, ਪੂਰਕ ਹੈ, ਕੁੰਭਕ ਹੈ, ਰੇਚਕ ਹੈ, ਉਹ ਗੁਰਮਤ ਅਨੁਸਾਰ ਦੱਸਿਆ ਸੀ। ਉਹ ਜਿਵੇਂ ਆਪ ਜੀ ਨੇ ਖਿੰਚੜਾ ਨਾਥ ਨੂੰ ਦੱਸਿਆ ਸੀ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਪ ਜੀ ਦੇ ਪਵਿੱਤਰ ਬਚਨ ਮੁਖਾਰਬਿੰਦ ਦੇ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ ਹੈ, ਅਸੀਂ ਆਪੋ ਆਪਣੇ ਮਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਜੋੜ ਕੇ ਬਹੁਤ ਹੀ ਸ਼ਰਧਾ ਭਾਵਨਾ ਸਹਿਤ ਗੁਰੂ ਮਹਾਰਾਜ ਦੇ ਬਚਨ ਭਗਤੀ ਯੋਗ ਦੇ ਸਰਵਣ ਕਰੀਏ ਜੀ। ਸ੍ਰੀ ਗੁਰੂ ਕਹਿਤ ਪ੍ਰਾਣਾਯਾਮ ਕੇ ਕਰਮ ਤੀਨ। ਗੁਰੂ ਮਹਾਰਾਜ ਕਹਿੰਦੇ ਵੀ ਖਿੰਚੜ ਨਾਥਾ ਸਿੱਧਾ, ਜਿਹੜਾ ਪ੍ਰਾਣਾਯਾਮ ਹੁੰਦਾ ਨਾ, ਉਹਦੇ ਤਿੰਨ ਤਰ੍ਹਾਂ ਦੇ ਕਰਮ ਹੁੰਦੇ ਹਨ। ਪੂਰਕ ਹੈ ਕੁੰਭਕ ਔਰੇਚਕ ਬਖਾਨੀ ਹੈ। ਇੱਕ ਤਾਂ ਕਹਿੰਦੇ ਪੂਰਕ ਕਰਮ ਹੁੰਦਾ ਹੈ, ਯਾਨੀ ਪ੍ਰਾਣਾ ਨੂੰ ਦਸਵੇਂ ਦੁਆਰ ਵੱਲ ਨੂੰ ਚੜਾਉਣਾ, ਉਹ ਖਿੱਚ ਕੇ ਲਿਜਾਣਾ ਤਾਂ ਨੂੰ ਉੱਪਰ ਨੂੰ, ਇੱਕ ਇਹ ਕਰਮ ਹੁੰਦਾ ਹੈ। ਤੀਸਰਾ, ਜਦੋਂ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਚੜ ਗਏ ਚਲੇ ਗਏ, ਫਿਰ ਉਹਨਾਂ ਨੂੰ ਕੁੰਭਕੀ ਠਹਿਰਾਉਣਾ, ਇਹ ਠਹਿਰਾਉਣ ਰੂਪ ਟਿਕਾਉਣ ਰੂਪ ਕਰਮ ਹੁੰਦਾ ਹੈ। ਹੇ ਰੇਚਕ ਬੁਖਾਨੀ ਹੈ, ਫਿਰ ਦਸਵੇਂ ਦੁਆਰ ਦੇ ਵਿੱਚ ਪ੍ਰਾਣਾਂ ਨੂੰ ਸਹਿਜੇ ਸਹਿਜੇ ਹੇਠਾਂ ਲਿਆਉਣਾ, ਉਤਾਰਨਾ, ਇਹ ਹੈ ਤੀਜਾ ਕਰਮ। ਉਹ ਪ੍ਰਾਣ ਚੜਾਉਣੇ, ਪ੍ਰਾਣ ਟਿਕਾਉਣੇ, ਪ੍ਰਾਣ ਹੇਠਾਂ ਲਿਆਉਣੇ। ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਪੁਰਾਣਾ ਜਾਮ ਹੈ ਨਾ, ਉਹਦੇ ਖਿੰਤਰਾਂ ਨਾ ਅਤੇ ਤਿੰਨ ਤਰ੍ਹਾਂ ਦੇ ਜਿਹੜੇ ਕਰਮ ਹੈ ਉਹ ਕਹੇ ਜਾਂਦੇ ਹਨ, ਪਰ ਤੈਨੂੰ ਜਿਹੜਾ ਕੋਈ ਭਗਤੀ ਯੋਗ ਦੇ ਵਿੱਚ ਪੁਰਾਣਾ ਜਾਮ ਕੀਤਾ ਜਾਂਦਾ, ਰੇਸ਼ਕ ਪੂਰਵ ਕੁੰਭ ਕੀਤਾ ਜਾਂਦਾ, ਉਹ ਦੱਸਦੇ ਹਾਂ। ਸੁਣ ਕੇ ਭਗਤ ਭਾਉ ਪੂਰਕ ਕੋ ਕੀਨੋ ਨੀਕੇ। ਗੁਰੂ ਮਹਾਰਾਜ ਕਹਿੰਦੇ ਵੀ ਜਿਹੜੇ ਪ੍ਰੇਮਾ ਭਗਤੀ ਦੇ ਬਚਨ ਹੈ ਉਹ ਸੁਣ ਸੁਣ ਕੇ ਜਿਹੜੇ ਹਿਰਦੇ ਵਿੱਚ ਧਾਰ ਲੈਣੇ, ਹਿਰਦੇ ਵਿੱਚ ਵਸਾ ਲੈਣੇ ਹਨ, ਜੇ ਉਹ ਪ੍ਰਾਣ ਚੜ੍ਹਾਈ ਜੇ ਨਾ ਤਾਂ ਨੂੰ। ਇਸ ਤਰ੍ਹਾਂ ਜਿਹੜੇ ਹਿਰਦੇ ਵਿੱਚ ਪ੍ਰੇਮਾ ਭਗਤੀ ਦੇ ਬਚਨ ਸੁਣ ਕੇ ਹਿਰਦੇ ਵਿੱਚ ਭਜਾ ਲੈਣੇ, ਅੰਦਰ ਖਿੱਚ ਲੈਣੇ, ਇਹ ਕਹਿੰਦੇ ਅਸੀਂ ਚੰਗੀ ਤਰ੍ਹਾਂ ਪੂਰਕ ਕਰਮ ਕੀਤਾ ਹੈ। ਨਾਮ ਲੇਵ ਲਾਈ ਨੀਤ ਕੁੰਭਕ ਪ੍ਰਮਾਨੀ ਹੈ। ਫਿਰ ਕਹਿੰਦੇ ਇਸ ਤਰ੍ਹਾਂ ਨਾਮ ਦੇਵ ਜਿਹੜੀ ਬਿਰਤੀ ਲਾ ਰੱਖੀ ਹੋਈ ਹੈ ਹਮੇਸ਼ਾ, ਇਹ ਕਹਿੰਦੇ ਪ੍ਰਾਣਾਂ ਦਾ ਜਿਵੇਂ ਕੁੰਭ ਕਰਨਾ ਹੋਵੇ, ਦਸਵੇਂ ਵਿੱਚ ਪ੍ਰਾਣ ਟਿਕਾਉਣੇ ਹੋਣ, ਜਾਂ ਨਾਮ ਦੇ ਵਿੱਚ ਹਮੇਸ਼ਾ ਬਿਰਤੀ ਲਾਈ ਰੱਖੀਏ, ਕੁੰਭਕ ਕਰਮ ਅਸੀਂ ਕੀਤਾ ਮਨ ਲਾ ਖਿੰਚੜ ਨਾਥਾ। ਤਜੇ ਹੈ ਬਿਕਾਰ ਮਨ ਰੇਚਕ ਵਿਚਾਰ ਲੀਜੈ। ਇਸੇ ਤਰ੍ਹਾਂ ਜਿਹੜੇ ਮਨ ਦੇ ਵਿੱਚੋਂ ਮਾੜੇ ਵਿਕਾਰ ਹੈ, ਮਾੜੇ ਫੁਰਨੇ ਛੱਡ ਦਿੱਤੇ ਹੈ, ਉਹ ਜਿਵੇਂ ਪ੍ਰਾਣ ਹੇਠਾਂ ਲਿਆਈਦੇ ਉਤਾਰੀਦੇ ਹੌਲੀ ਹੌਲੀ ਹੇਠਾਂ ਨੂੰ ਛੱਡੀਦੇ। ਇਸ ਤਰ੍ਹਾਂ ਕਹਿੰਦੇ ਰਿਚ ਕਰਮ ਜਿਹੜਾ ਹੈ ਵਿਚਾਰ ਲੈਣਾ ਕਰ। ਕਲੀ ਕਾਲ ਬਿਖੈ ਐਸੋ ਜੋਗ ਗਤ ਦਾਨੀ ਹੈ। ਮਹਾਰਾਜ ਕਹਿੰਦੇ ਖਿੰਚਣ ਨਾਥਾ, ਕਲਯੁਗ ਦੇ ਸਮੇਂ ਵਿੱਚ ਐਸਾ ਜਿਹੜਾ ਭਗਤੀ ਯੋਗ ਹੈ ਉਹ ਮੁਕਤੀ ਦਾਤਾ ਹੈ। ਬਾਕੀ ਆ ਜਿਹੜਾ ਰਿਚ ਕਪੂਰ ਕੁੰਭਕ ਇਹ ਪੁਰਾਣਾ ਜਾਮ ਹੈ, ਇਹ ਤਾਂ ਕਰਨਾ ਹੀ ਬਹੁਤ ਔਖਾ ਹੈ। ਪਹਿਲਾਂ ਤਾਂ ਭੁੱਖੇ ਧਿਆਏ ਮਰੋ, ਫਿਰ ਪੇਟ ਦੀ ਸਫਾਈ ਕਰੋ, ਫਿਰ ਖਿੱਚ ਖਿੱਚ ਕੇ ਦੇਵ ਜੀਵ ਜੀਵ ਵਧਾਓ, ਫਿਰ ਉਹਨੂੰ ਸੰਘ ਵਿੱਚ ਉਡਾਓ, ਫਿਰ ਪਦਮ ਆਸਣ ਜਿਹਾ ਲਾ ਕੇ ਗੁਦਾ ਵਿੱਚ ਉੱਡੀ ਜੀ ਦਿਓ, ਫਿਰ ਉਹ ਜਿਹੜੀ ਉਹ ਚੰਦਰਮਾ ਸੂਰਜ ਦੀ ਸੁਰ ਚਲਾ ਕੇ ਅਤੇ ਇਸ ਤਰ੍ਹਾਂ ਸਾਰੇ ਸਰੀਰ ਨੂੰ ਗਰਮ ਜਿਹਾ ਕਰੋ। ਉਹ ਪਜੰਗਵਾ ਨਾੜੀ ਜਾਂ ਕੰਗਰੋਲ ਦੇ ਵਿੱਚ ਜਿਹੜਾ ਕੋਈ ਮੈਲ ਖੈੜ ਜੀ ਉਹਨੂੰ ਉਹ ਗਰਮ ਜੀ ਕਰਕੇ ਉਹਨੂੰ ਸਾਫ ਕਰੋ। ਫਿਰ ਇਸ ਤਰ੍ਹਾਂ ਹੌਲੀ ਹੌਲੀ ਦਸਵੇਂ ਦੁਆਰ ਵਿੱਚ ਪ੍ਰਾਣ ਚਲਾਓ, ਫਿਰ ਟਿਕਾਓ, ਕਿੰਨਾ ਔਖਾ ਕੰਮ ਹੈ। ਇੱਧਰ ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਹੈ ਇਹ ਭਗਤੀ ਯੋਗ ਸੌਖਾ, ਦੋ ਪ੍ਰਸ਼ਾਦੇ ਛੱਕ ਕੇ ਰੱਬ ਰੱਬ ਕਰੀ ਜਾਣਾ ਹੈ, ਨਾਮ ਵਿੱਚ ਬਿਰਤੀ ਲਾਈ ਰੱਖਣੀ, ਬਸ ਕੁੰਭਕ ਹੋਈ ਜਾ ਰਿਹਾ ਹੈ। ਨਾਲੋ ਨਾਲ ਹੌਲੀ ਹੌਲੀ ਜਿਹੜੇ ਔਗੁਣ ਛੱਡੀ ਜਾਣੇ ਮਨ ਵਿੱਚੋਂ, ਗੁਣ ਧਾਰੀ ਕਰੀ ਜਾਣੇ ਹੈ, ਬਸ ਇਹਦੇ ਚ ਕਰੀ ਜਾਣਾ ਹੈ ਔਗੁਣਾਂ ਦਾ ਤਿਆਗ ਕਰਨ ਨੂੰ। ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਐਸਾ ਜਿਹੜਾ ਭਗਤੀ ਯੋਗ ਹੈ ਉਹ ਅਸੀਂ ਕਰਦੇ ਹਾਂ, ਮੁਕਤੀ ਦੇਣ ਵਾਲਾ ਹੈ। ਖਿੰਥੜਾ ਸੁਨਤ ਹਰ ਖਾਏ ਲਪਟਾਏ ਪੱਗ। ਜਦੋਂ ਗੁਰੂ ਮਹਾਰਾਜ ਨੇ ਸਿਖੱਲਾ ਭਗਤੀ ਯੋਗ ਦੱਸਿਆ ਹੈ ਨਾ, ਖਿੰਥੜਾ ਜਿਹੜਾ ਉਸ ਨਾਥ ਸੁਣ ਕੇ ਬਹੁਤ ਖੁਸ਼ ਹੋ ਗਿਆ ਤੇ ਗੁਰੂ ਮਹਾਰਾਜ ਦੇ ਚਰਨੀ ਆ ਲੱਗਿਆ ਹੈ। ਤੂੰ ਹੈ ਕਰਤਾਰ ਅਵਤਾਰ ਦੰਭ ਹਾਨੀ ਹੈ ਲੱਗੇ। ਹੇ ਗੁਰੂ ਨਾਨਕ, ਤੂੰ ਤਾਂ ਕਰਤਾਰ ਆ ਗਿਆ ਹੈ, ਤਾਂ ਪਖੰਡ ਦਾ ਨਾਸ ਕਰਨ ਵਾਲਾ ਪਹੁੰਚਿਆ ਇੱਥੇ। ਧੂਰਮ ਬਾਹਰ ਆਇਓ ਧੂਰਮ ਕੋ ਸੰਗ ਜਾ ਕੇ। ਉਸ ਤੋਂ ਬਾਅਦ ਫਿਰ ਜਿਹੜਾ ਊਰਮ ਨਾਮੇ ਸਿੱਧ ਆ ਗਿਆ ਜਿਹਦੇ ਨਾਲ ਦੂਸਰਾ ਕਹਿੰਦੇ ਧੂਰਮ ਵੀ ਆ ਗਿਆ ਹੈ। ਦੂਜੇ ਮਨ ਬਾਸ ਕਹਾ ਪੌਣ ਰਹਿ ਥਾਨ ਕੋ। ਤੇ ਦੋਹੇ ਜਾਣੇ ਪੁੱਛਣ ਲੱਗੇ ਹਨ, ਹੇ ਗੁਰੂ ਨਾਨਕ ਸਾਹਿਬ ਜੀ ਦੱਸੋ ਜਿਹੜਾ ਸਰੀਰ ਦੇ ਵਿੱਚ ਮਨ ਹੈ ਉਹਦਾ ਵਾਸਾ ਕਿੱਥੇ ਹੈ, ਮਨ ਕਿੱਥੇ ਰਹਿੰਦਾ ਸਰੀਰ ਵਿੱਚ। ਅਤੇ ਇਸੇ ਤਰ੍ਹਾਂ ਜਿਹੜੇ ਕੋਈ ਭਰਾ ਪਾਉਣ ਹੈ, ਆ ਪ੍ਰਾਣ ਹੈ, ਇਹ ਸਵਾਸ ਹੈ, ਇਹ ਕਿੱਥੇ ਰਹਿੰਦੇ ਹਨ। ਕੌਣ ਹੈ ਨਰੇਸ਼ ਕੌਣ ਸਚਿਵ ਬਤਾਏ ਮੋਹੇ। ਇਹ ਮਹਾਰਾਜ ਦੱਸੋ ਸਰੀਰ ਦੇ ਵਿੱਚ ਸਰੀਰ ਦਾ ਰਾਜਾ ਕਿਹੜਾ ਹੈ, ਇਹ ਰਾਜਧਾਨੀ ਹੈ ਸਰੀਰ, ਇਹਦੇ ਵਿੱਚ ਸਰੀਰ ਰਾਜਧਾਨੀ ਵਿੱਚ ਰਾਜਾ ਕਿਹੜਾ ਹੈ, ਅਤੇ ਸ੍ਰੀ ਰਾਜਧਾਨੀ ਵਿੱਚ ਰਾਜੇ ਦਾ ਅੱਗੇ ਵਜ਼ੀਰ ਕਿਹੜਾ ਹੈ, ਇਹ ਸ੍ਰੀ ਵਿੱਚ ਰਾਜਾ ਕੌਣ ਹੈ, ਇਹਦੇ ਵਿੱਚ ਵਜ਼ੀਰ ਕਿਹੜਾ ਹੈ, ਇਸ ਮੈਨੂੰ ਦੱਸਣਾ ਕਰੀਏ ਜੀ। ਕੈਸੇ ਪ੍ਰਬੰਧ ਕੈਸੇ ਕੰਧ ਨਹਿ ਹਾਨ ਕੋ। ਇਸ ਤਰ੍ਹਾਂ ਮਹਾਰਾਜ ਤਰ੍ਹਾਂ ਤਰ੍ਹਾਂ ਦੇ ਫਾਹੇ ਫਾਈਆਂ ਪੈਂਦੀਆਂ, ਕਿਸ ਤਰ੍ਹਾਂ ਜਿਹੜਾ ਕੰਧ ਕੀ ਇਹ ਸਰੀਰ ਹੈ ਨਾਸ ਨਹੀਂ ਹੁੰਦਾ ਹੈ। ਕੋ ਹੈ ਗੁਰੂ ਚੇਲੋ ਕੌਣ ਸੁਖਦਾਈ ਭੌਣ ਕੌਣ। ਇਹ ਸਰੀਰ ਦੇ ਵਿੱਚ ਮਹਾਰਾਜ ਜਿਹੜਾ ਗੁਰੂ ਕਿਹੜਾ ਹੈ, ਤੇ ਸਰੀਰ ਦੇ ਵਿੱਚ ਚੇਲਾ ਕੌਣ ਹੈ, ਤੇ ਸਰੀਰ ਦੇ ਵਿੱਚ ਜਿਹੜਾ ਸੁਖ ਦੇਣ ਵਾਲਾ ਘਰ ਕਿਹੜਾ ਹੈ, ਦੱਸੋ ਮੈਨੂੰ। ਮਾਇਆ ਮੋਹ ਟੂਟੈ ਕੈਸੇ ਕਰੀਏ ਬਖਾਨ ਕੋ। ਇਹ ਗੁਰੂ ਨਾਨਕ ਸਾਹਿਬ ਜੀ ਖੋਲ੍ਹ ਕੇ ਦੱਸਣਾ ਕਰੀਏ, ਇਹ ਜਿਹੜਾ ਮਾਇਆ ਦਾ ਮੋਹ ਜੀਵ ਨੂੰ ਬਹੁਤ ਤਕੜਾ ਲੱਗਾ ਜਨਮਾਂ ਜਨਮਾਂ ਤੋਂ, ਇਹ ਮਾਇਆ ਦਾ ਮੋਹ ਕਿਵੇਂ ਟੁੱਟੇ ਜੀ। ਲੇਹ ਸਿੱਖ ਗੋਰਖ ਕੀ ਮਾਨੀਏ ਵਚਨ ਮਮ। ਜੇ ਮਹਾਰਾਜ ਤੁਹਾਨੂੰ ਨਹੀਂ ਪਤਾ ਮੇਰਾ ਵਚਨ ਮੰਨ ਲਈਏ, ਫਿਰ ਗੋਰਖਨਾਥ ਦੀ ਸਿੱਖਿਆ ਲੈ ਲਈਏ, ਇਹ ਤੁਹਾਨੂੰ ਸਾਰਾ ਦੱਸ ਦੇਗਾ ਵੀ ਮਨ ਇੱਥੇ ਹੈ, ਜਿਹੜੇ ਸਵਾਸ ਹੈ ਇੱਥੇ ਰਹਿੰਦੇ ਹੈ, ਸਰੀਰ ਦਾ ਰਾਜਾ ਆ ਹੈ, ਸਰੀਰ ਦੇ ਵਿੱਚ ਵਜ਼ੀਰ ਆ ਹੈ, ਅਤੇ ਐਂ ਫਾਹੇ ਪੈਂਦੇ ਹੋ, ਸਰੀਰ ਨਾਸ ਨਹੀਂ ਹੁੰਦਾ ਹੈ, ਸਰੀਰ ਵਿੱਚ ਗੁਰੂ ਆ ਹੈ, ਸਰੀਰ ਵਿੱਚ ਚੇਲਾ ਆ ਹੈ, ਕਰ ਆ ਸੁਖਦਾਈ ਹੈ, ਮਾਇਆ ਦੇ ਮੋਹ ਤੋਂ ਪਰੇ ਹੋ ਕੇ ਆਉਂ ਰਹੀਦਾ ਹੈ, ਇਹ ਗੁਰੂ ਨਾਥ ਦੀ ਸਿੱਖਿਆ ਲੈ ਲਓ, ਇਹਨਾਂ ਨੂੰ ਗੁਰੂ ਬਣਾ ਲਓ, ਤਾਂ ਫਿਰ ਤੁਸੀਂ ਪਰਮ ਪਦਵੀ ਨੂੰ ਪਾ ਲਓ ਜੀ। ਪਾਈਐ ਪਰਮ ਪਦ ਜਾਂਕੇ ਨਾ ਸਮਾਨ ਕੋ, ਜਿਸ ਕਹਿੰਦੇ ਉੱਚੇ ਅਹੁਦੇ ਦੇ ਸਮਾਨ ਹੋਰ ਕੋਈ ਹੈ ਹੀ ਨਹੀਂ ਹੈ। ਉਹ ਗੁਰੂ ਨਾਥ ਦੀ ਸਿੱਖਿਆ ਲੈ ਕੇ, ਗੁਰੂ ਧਾਰ ਲੈ ਕੇ ਇਸ ਤਰ੍ਹਾਂ ਪਰਮੀ ਪਬਦੀ ਨੂੰ ਪਾ ਲਈਏ ਜੀ। ਕਬਿਤ ਹਿਰਦੇ ਮਨ ਬਾਸ ਜਾਨ, ਨਾਭ ਵਿਖੈ ਪੌਣ ਥਾਨ। ਗੁਰੂ ਮਹਾਰਾਜ ਕਹਿੰਦੇ ਉਰਮ ਧੁਰਮ ਸਿੱਧ ਸੁਣ ਧਿਆਨ ਨਾਲ, ਜਿਹੜਾ ਮਨ ਹੈ ਉਹਦਾ ਵਾਸਾ ਹਿਰਦੇ ਵਿੱਚ ਹੈ। ਮਨ ਜਿਹੜਾ ਹਿਰਦੇ ਵਿੱਚ ਨਿਵਾਸ ਕਰਦਾ ਹੈ, ਹੁਣ ਜਿਹਦੇ ਟਿਕਾਣੇ 72 ਲਿਖੇ ਹੈ, ਔਰ ਸਰੀਰ ਵਿੱਚ 72 ਸਥਾਨ ਹੈ ਜਿੱਥੇ ਜਿੱਥੇ ਮਨ ਫਿਰਦਾ ਹੈ, ਇਹ ਉਂਝ ਮੁੱਖ ਰੂਪ ਵਿੱਚ ਨਿਵਾਸ ਹੈ ਮਨ ਦਾ ਹਿਰਦਾ ਕਿਹਾ। ਉਹ ਗੁਰੂ ਮਹਾਰਾਜ ਕਹਿੰਦੇ ਮਨ ਦਾ ਵਾਸਾ ਹਿਰਦੇ ਵਿੱਚ ਹੈ, ਜਿਹੜੇ ਪੌਣ ਹੈ ਸਵਾਸ ਹੈ, ਸਵਾਸਾਂ ਦੀ ਗੰਢ ਜੀ ਹੈ, ਪ੍ਰਾਣਾਂ ਦੀ ਗੰਢ ਜੀ ਹੈ, ਨਾਭ ਕੀ ਹੈ ਧੁਨੀ ਵਿੱਚ ਹੈ। ਇਹ ਜਦੋਂ ਇਹ ਕਿਸੇ ਜੀਵਾਤਮਾ ਨੇ ਜਾਣਾ ਹੁੰਦਾ, ਇਸ ਤੋਂ ਨਿਕਲਣਾ ਹੁੰਦਾ, ਫਿਰ ਪ੍ਰਾਣਾਂ ਦੀ ਧੁਨੀ ਵਿੱਚੋਂ ਗੰਢ ਜੀ ਖੁੱਲ੍ਹ ਜਾਂਦੀ ਹੈ, ਫਿਰ ਬਸ ਇਹ ਸਵਾਸ ਉੱਡ ਜਾਂਦੇ ਹੈ, ਨਿਕਲ ਜਾਂਦੇ ਹੈ। ਮਹਾਰਾਜ ਕਹਿੰਦੇ ਆ ਜਿਹੜੀ ਧੁਨੀ ਇਹਦੇ ਵਿੱਚ ਪਾਉਣ ਦਾ ਪ੍ਰਾਣਾਂ ਦਾ ਨਿਵਾਸ ਹੈ। ਮਨ ਹੈ ਨਰੇਸ਼ ਪ੍ਰਾਣ ਸਚਿਵ ਬਖਾਨੀਏ। ਸਰੀਰ ਵਿੱਚ ਕਹਿੰਦੇ ਸਾਰਿਆਂ ਦਾ ਜਾਂ ਰਾਜਾ ਮਨ ਹੀ ਹੈ, ਜਿੰਨਾ ਤਿੰਨੇ ਸਰੀਰ ਨੂੰ ਮਨ ਹੀ ਚਲਾਉਂਦਾ, ਗਿਆਨ ਇੰਦਰੀਆਂ 'ਤੇ ਵੀ ਇਹੀ ਕਮਾਂਡ ਕਰਦਾ, ਕਰਮ ਇੰਦਰੀਆਂ 'ਤੇ ਵੀ ਇਹੀ ਕਰਦਾ। ਅਤੇ ਮਨਾਂ ਨਾ ਕਹੇ ਵੀ ਐਂ ਕਰ ਅਤੇ ਨਹੀਂ ਕਰੂ ਕੋਈ, ਨਾ ਸਰੀਰ ਹਿੱਲੂ ਜੁੱਲੂ, ਨਾ ਕੰਨ ਨੱਕ ਕੁਛ ਨਹੀਂ ਕਰਦੇ। ਉਹ ਕਹਿੰਦੇ ਮਨ ਇਸ ਸਰੀਰ ਵਿੱਚ ਰਾਜਾ ਹੈ, ਮੁਖੀ ਹੈ, ਅਤੇ ਸਰੀਰ ਵਿੱਚ ਜਿਹੜੇ ਪ੍ਰਾਣ ਹੈ ਕਹਿੰਦੇ ਮਨ ਰਾਜੇ ਦੇ ਕਹਿੰਦੇ ਵਜ਼ੀਰ ਹੈ, ਇਹਨਾਂ ਦੇ ਆਸਰੇ ਮਨ ਰਹਿੰਦਾ। ਜਿਵੇਂ ਸਰੀਰ ਰਾਜਾ ਵਜ਼ੀਰ ਤੋਂ ਪੁੱਛੇ ਬਿਨਾਂ ਗੱਲ ਨਹੀਂ ਨਾ ਕਰਦਾ, ਜਿੱਧਰ ਜਾਊ ਵਜ਼ੀਰ ਨਾਲ ਜਾਊਗਾ, ਵਜ਼ੀਰ ਦੇ ਨਾਲ ਰਾਜਾ ਜਾਊ, ਜਿੱਧਰ ਪ੍ਰਾਣ ਜਾਣਗੇ ਉੱਧਰ ਹੀ ਮਨ ਜਾਊ। ਸੋ ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਸਰੀਰ ਵਿੱਚ ਪ੍ਰਾਣ ਹੈ ਇਹ ਮਨ ਰਾਜੇ ਦੇ ਵਜ਼ੀਰ ਹਨ। ਵਿਖਾ ਕੇ ਵਿਕਾਰ ਰਚ ਬੰਧਨ ਪਰਤ ਜੀਓ, ਜਿਹੜੇ ਵਿਸ਼ਿਆਂ ਦੇ ਵਿਕਾਰ ਇਹਨਾਂ ਵਿੱਚ ਰਜ ਕੇ ਜੀਵ ਨੂੰ ਤਰ੍ਹਾਂ ਤਰ੍ਹਾਂ ਦੇ ਬੰਧਨ ਪੈਂਦੇ, ਫਾਹੇ ਪੈਂਦੇ, ਫਸਦਾ ਹੈ। ਦਸਵਾਂ ਦਾਰ ਪੌਣ ਰਹਿ ਕੰਧ ਨਹਿ ਹਾਨੀਏ, ਜਿਹਦੇ ਪੌਣ ਜਿਹਦੇ ਸਵਾਸ ਦਸਵੇਂ ਦੁਆਰ ਵੀ ਟਿਕੇ ਰਹਿੰਦੇ ਹੈ, ਉਹਦਾ ਕਹਿੰਦੇ ਸਰੀਰ ਨਹੀਂ ਨਾਸ ਹੁੰਦਾ ਹੈ। ਇਸ ਕਰਕੇ ਜਿਹੜਾ ਦਸਵੇਂ ਦੁਆਰ ਵੀ ਟਿਕਿਆ ਰਹੂ ਉਹਦਾ ਸਰੀਰ ਨਹੀਂ ਖਤਮ ਹੋਊਗਾ, ਸਰੀਰ ਬਣਿਆ ਰਹੂਗਾ। ਗੁਰੂ ਹੈ ਸ਼ਬਦ ਧੁਨ, ਚੇਲਾ ਹੈ ਸੁਰਤ ਤੇ। ਗੁਰੂ ਮਹਾਰਾਜ ਕਹਿੰਦੇ ਜਿਹੜਾ ਜਿਹੜੀ ਸ਼ਬਦ ਦੀ ਧੁਨੀ ਹੈ ਇਹੀ ਹੈ ਗੁਰੂ। ਇਸੇ ਤਰ੍ਹਾਂ ਜਿਹੜੀ ਉਹ ਸ਼ਬਦ ਦੀ ਧੁਨੀ ਵੀ ਸੁਰਤ ਨੂੰ ਜੋੜ ਕੇ ਰੱਖਣਾ, ਲਾ ਕੇ ਰੱਖਣਾ ਹੈ, ਚੇਲਾ ਅਸਲੀ। ਧਾਮ ਸੁਖ ਦਾਈ ਤੁਰੀ ਪਦਵੀ ਪਰਮਾਨੀਏ, ਹਾਂ ਇਸੇ ਤਰ੍ਹਾਂ ਜਿਹੜਾ ਤੁਰੀਆ ਪਦਵੀ ਹੈ ਮੰਨ ਲੈਣਾ, ਕਹਿੰਦੇ ਇਹ ਸੁਖ ਦੇਣ ਵਾਲਾ ਅਸਲੀ ਘਰ ਹੈ, ਹੋਰ ਜਿਹੜੇ ਬਾਕੀ ਘਰ ਕੁਰਜੇ ਹੈ ਉਹ ਕੋਈ ਸੁਖਦਾਈ ਨਹੀਂ, ਉੱਥੇ ਤਾਂ ਝਗੜੇ ਝਾਂਜੇ ਹੈ। ਜਿੱਥੇ ਚੌਥਾ ਪਦ ਹੈ, ਚੌਥੀ ਭੂਮਿਕਾ ਹੈ, ਗਿਆਨ ਭੂਮਿਕਾ ਹੈ, ਤਿੰਨਾਂ ਗੁਣਾਂ ਤੋਂ ਅਤੀਤ ਅਵਸਥਾ ਹੈ, ਉਹ ਇਹ ਕਹਿੰਦੇ ਜਿਹੜਾ ਤ੍ਰਿਆ ਅਵਸਥਾ ਚੌਥੀ ਅਵਸਥਾ ਅਸਲੀ ਸੁਖਦਾਈ ਘਰ ਹੈ। ਗਿਆਨ ਹੋਏ ਆਵੇ ਮਾਇਆ ਮੋਹ ਟੂਟ ਜਾਵੇ ਤਾਂ। ਉਰਮ ਧੁਰਮ ਸਿੱਧ, ਜਦੋਂ ਮਨੁੱਖ ਨੂੰ ਕਹਿੰਦੇ ਬ੍ਰਹਮ ਦਾ ਗਿਆਨ ਹੋਏ ਆਉਂਦਾ ਹੈ, ਉਸ ਵੇਲੇ ਮਾਇਆ ਦਾ ਜਿਹੜਾ ਮੁੜ ਹੈ ਫਿਰ ਮੋਹ ਜਿਹੜਾ ਇਹਦਾ ਟੁੱਟ ਜਾਂਦਾ ਹੈ, ਫਿਰ ਮਾਇਆ ਤੋਂ ਪਰੇ ਹੋ ਕੇ ਰਹਿੰਦਾ ਗਿਆਨਵਾਨ ਹੋਣ ਤਾਂ। ਦੇਵੋ ਸਿੱਧ ਸੀਖ ਸਿੱਧਨ ਸਭਨ ਪਹਿਚਾਨੀਏ, ਬਾਕੀ ਤੂੰ ਜੋ ਕਹਿੰਦਾ ਵੀ ਗੋਰਖ ਨਾਥ ਦੀ ਸਿੱਖਿਆ ਲੈ ਲੈ, ਕਦੇ ਉਹ ਨਹੀਂ ਤੇਰੇ ਗੋਰਖ ਨਾਥ ਨੂੰ ਅਸੀਂ ਸਿੱਖਿਆ ਦੇਵਾਂਗੇ, ਇਹਨੂੰ ਅਕਲ ਮਤ ਦੇਵਾਂਗੇ। ਸਭ ਨਸੀਖ ਸਭ ਦੇਵੋ ਸੀਖ ਸਿੱਧਨ ਸਭੈ ਪਹਿ ਸਭਨ ਪਹਿਚਾਨੀ। ਇਸ ਕਰਕੇ ਕਹਿੰਦੇ ਪਛਾਣ ਲਾ ਵੀ ਜਿੰਨੇ ਆਚਾਸੀ ਸਿੱਧ ਹੈ ਸਾਰਿਆਂ ਨੂੰ ਅਸੀਂ ਸਿੱਖਿਆ ਦੇਵਾਂਗੇ ਤੇ ਸਿੱਖਿਆ ਕਿਸੇ ਦੀ ਨਾ ਗੋਰਖ ਦੀ ਨਾ ਤੁਹਾਡੀ ਲਵਾਂਗੇ। ਸਗਈਆ ਧੰਗਰ ਪੂਛਤ ਸ੍ਰੀ ਗੁਰਸੋਂ। ਇਹ ਤਾਂ ਫਿਰ ਚੁੱਪ ਕਰ ਗਿਆ ਹੈ। ਉਦੋਂ ਬਾਅਦ ਫਿਰ ਧੰਗਰ ਨਾਲ ਸਿੱਧ ਬੋਲਿਆ, ਪੁੱਛਣ ਲੱਗਿਆ ਗੁਰੂ ਮਹਾਰਾਜ ਦੇ ਸਾਥ, ਤੁਝ ਕੌਣ ਪਿਤਾ ਕਹ ਕੋ ਮਹਿਤਾਰੀ। ਗੁਰੂ ਨਾਨਕ ਸਾਹਿਬ ਜੀ ਤਪਾ ਤੁਸੀਂ ਦੱਸੋ ਤੁਹਾਡਾ ਕਿਹੜਾ ਪਿਤਾ ਹੈ ਤੇ ਤੁਹਾਡੀ ਜਿਹੜੀ ਮਾਂ ਕਿਹੜੀ ਹੈ। ਜੋਗੀ ਕੇ ਭੋਗੀ ਕੇ ਸੋਗੀ ਕਦੋਂ। ਤੁਸੀਂ ਯੋਗ ਕਰਨ ਵਾਲੇ ਜੋਗੀ ਹੋ ਜਾਂ ਗ੍ਰਿਸਤੀ ਹੋ ਕੇ ਭੋਗੀ ਹੋ, ਇਸੇ ਤਰ੍ਹਾਂ ਜਾਗ੍ਰਿਸਤੀ ਹੋਣ ਕਰਕੇ ਤੁਸੀਂ ਸੋਗੀ ਹੋ। ਹਰਖੀ ਹਰਖੀ ਰਹੋ ਕਹ ਸਾਚ ਉਚਾਰੀ। ਜਾਂ ਖੁਸ਼ ਹੋ ਕੇ ਪ੍ਰਸੰਨ ਰਹਿਣ ਵਾਲੇ ਹੋ ਤੁਸੀਂ, ਇਹ ਸੱਚ ਕਹਿੰਦੇ ਉਚਾਰਨ ਕਰੋ ਜੀ, ਸੱਚ ਬੋਲਣਾ ਕਰੋ ਜੀ। ਕੋ ਪ੍ਰਕਾਸ਼ ਜੰਜਾਲ ਮਿਟਾ। ਕਿਹੜੇ ਪ੍ਰਕਾਸ਼ ਦੇ ਨਾਲ ਤੁਹਾਡਾ ਜਿਹੜਾ ਜੰਜਾਲ ਹੈ ਉਹ ਮਿਟ ਗਿਆ, ਖਤਮ ਹੋ ਗਿਆ ਹੈ ਜਾਂ ਮਿਟਦਾ ਹੈ ਦੱਸੋ। ਪੁਨ ਕਾਹੇ ਤੇ ਉਜਲ ਬੁੱਧ ਤੁਮਾਰੀ। ਕੇ ਸਾਧਨ ਦੇ ਕਰਨ ਨਾਲ ਤੁਹਾਡੀ ਜਿਹੜੀ ਬੁੱਧ ਹੈ ਬਹੁਤ ਉਜਲ ਹੋ ਗਈ, ਬਹੁਤ ਸਵੱਛ ਹੋ ਗਈ ਹੈ। ਗੋਰਖ ਕੇ ਉਪਦੇਸ਼ ਲੀਏ। ਇਸ ਕਰਕੇ ਜੇ ਤੁਹਾਨੂੰ ਨਹੀਂ ਪਤਾ ਹੈ ਨਾ, ਫਿਰ ਤੁਸੀਂ ਗੋਰਖ ਦਾਸ ਉਪਦੇਸ਼ ਲੈ ਲਓ। ਜਗ ਦੇਹ ਅਜੀਤ ਰਹੇ ਨਹਿ ਹਾਰੀ। ਸੰਸਾਰ ਦੇ ਵਿੱਚ ਦੇਹ ਤੁਹਾਡੀ ਇੱਜ਼ਤ ਰਹੇਗੀ, ਇਹ ਜਿੱਤੀ ਨਹੀਂ ਜਾਏਗੀ, ਨਾ ਹੀ ਹਾਰੇਗੀ, ਨਾ ਤੁਸੀਂ ਹਾਰ ਕੇ ਜਾਓਗੇ। ਪੰਕਜ ਲੋਚਨ ਬੈਨ ਕਹੇ। ਧੰਗਰ ਨਾਲ ਸਿਰ ਦੇ ਬਚਨ ਸੁਣ ਕੇ ਜੋ ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਉਹਨਾਂ ਨੇ ਮੁਖ ਤੋਂ ਇਉਂ ਬਚਨ ਕਹੇ। ਤਿਤ ਮੋਹ ਸੰਤੋਖ ਖਿਮਾ ਸ਼ੁਭ ਮਾਈ। ਕਹਿੰਦੇ ਉਹ ਧੰਗਨਾਥਾ ਸਿੱਧਾ ਸੁਣ ਲਾ, ਸਾਡਾ ਜਿਹੜਾ ਪਿਓ ਹੈ ਨਾ ਉਹ ਸੰਤੋਖ ਹੈ, ਤੇ ਜਿਹੜੀ ਸਭ ਚੰਗੀ ਸਾਡੀ ਮਾਂ ਜਿਹੜੀ ਖਿਮਾ ਹੈ ਸਹਾਰਨ ਸ਼ਕਤੀ ਹੈ। ਭੋਗ ਮੈਂ ਜੋਗ ਨ ਸੋਗ ਕਰਾਂ। ਇਸ ਤਰ੍ਹਾਂ ਕਹਿੰਦੇ ਭੋਗ ਮੈਂ ਜੋਗ, ਭੋਗ ਵਿੱਚ ਹੀ ਅਸੀਂ ਯੋਗ ਕਰਦੇ ਹਾਂ, ਭਾਵ ਗ੍ਰਿਸਤੀ ਹੋ ਕੇ ਪਰਮੇਸ਼ਰ ਵਿੱਚ ਜੁੜਦੇ ਵੀ ਹਾਂ। ਗ੍ਰਿਸਤੀ ਤਰ੍ਹਾਂ ਤਰ੍ਹਾਂ ਦੇ ਸੋਗਾਂ ਵਿੱਚ ਘਿਰਿਆ ਹੁੰਦਾ ਹੈ। ਕਹਿੰਦੇ ਅਸੀਂ ਸੋਗ ਨਾ ਕਰੋ, ਗ੍ਰਿਸਤੀ ਵਿੱਚ ਰਹਿ ਕੇ ਜੁੜੇ ਹੋਏ ਕੋਈ ਸ਼ੋਗ ਨਹੀਂ ਕਰਦੇ, ਕੋਈ ਮਰੀ ਜਾਏ ਕੋਈ ਜੰਮੀ ਜਾਏ ਸਾਨੂੰ ਕੋਈ ਸੋਗ ਨਹੀਂ ਹੈ। ਅਤੇ ਗ੍ਰਿਸਤੀ ਨੂੰ ਕੋਈ ਧਨ ਪਦਾਰਥ ਕੋਈ ਪਦਵੀ ਆ ਜਾਏ ਤਾਂ ਉਹ ਖੁਸ਼ ਹੋ ਜਾਂਦਾ ਹੈ। ਕਹਿੰਦੇ ਅਸੀਂ ਖੁਸ਼ ਮਨੀ ਹੁੰਦੇ ਹਾਂ, ਗਾਓ ਜਾਂ ਮੱਥਾ ਟੇਕ ਜਾਂ ਨਾ ਟੇਕ ਕੇ ਕੁਛ ਨਹੀਂ। ਇਸ ਤਰ੍ਹਾਂ ਕਹਿੰਦੇ ਅਸੀਂ ਭੋਗ ਵਿੱਚ ਰਹਿੰਦੇ, ਗ੍ਰਸਤ ਵਿੱਚ ਰਹਿੰਦੇ, ਛਕਦੇ ਛਕਾਉਂਦੇ ਸਭ ਕੁਛ ਫਿਰ ਯੋਗ ਜੁੜਦੇ ਹਾਂ। ਅਤੇ ਗ੍ਰਿਸਤੀਆਂ ਨੂੰ ਸੋਗ ਹੁੰਦਾ, ਅਸੀਂ ਸੋਗ ਨਹੀਂ ਕਰਦੇ। ਗ੍ਰਿਸਤੀ ਕੋਈ ਮਾਇਆ ਧਨ ਪਦਾਰਥ ਖੁਸ਼ ਹੋ, ਖੁਸ਼ ਨਹੀਂ ਹੁੰਦੇ ਹਾਂ। ਹਰ ਖੋ ਨਹਿ ਨੀਰ ਜੋ ਕੰਜ ਰਹਾਈ। ਜਿਵੇਂ ਕਹਿੰਦੇ ਪਾਣੀ ਵਿੱਚ ਕਮਰ ਰਹਿੰਦਾ ਨਾ ਨਿਰਲੇਪ, ਇਸ ਤਰ੍ਹਾਂ ਅਸੀਂ ਨਿਰਲੇਪ ਹੋ ਕੇ ਰਹਿੰਦੇ ਹਾਂ। ਜੰਜਾਰ ਓਂਕਾਰ ਪ੍ਰਕਾਸ਼ ਮਿਟੇ ਗੁਰ ਕੋ। ਜਿਹੜਾ ਇੱਕ ਓਂਕਾਰ ਹੈ ਉਹਦੇ ਪ੍ਰਕਾਸ਼ ਕਰਕੇ ਜਿਹੜਾ ਆ ਜੰਜਾਲ ਸੀ ਉਹ ਸਾਡਾ ਸਭ ਕਹਿੰਦੇ ਮਿਟ ਗਿਆ ਹੈ। ਗੁਰ ਕੋ ਮਲ ਉਜਲ ਬੁੱਧ ਸੁਹਾਈ। ਹਾਂ, ਗੁਰ ਕੋ ਮਿਲ ਉਜਲ ਬੁੱਧ ਸੁਹਾਈ, ਜਿਹੜਾ ਪੂਰਾ ਗੁਰੂ ਅਕਾਲ ਪੁਰਖ ਉਹਨੂੰ ਮਿਲ ਕੇ ਸਾਡੀ ਜਿਹੜੀ ਬੁੱਧੀ ਹੈ ਬਹੁਤ ਹੀ ਉਜਲ ਤੇ ਬਹੁਤ ਹੀ ਸੋਹਣੋਕ ਹੋ ਗਈ, ਸੋਹਣੀ ਬਣ ਗਈ ਹੈ, ਬੁੱਧ ਸਵੱਛ ਹੋ ਗਈ, ਆਤਮ ਵਿਸ਼ੈਨ ਬੁੱਧ ਬਣ ਗਈ ਹੈ। ਗੋਰਖ ਤੋ ਸੰਗ ਔ ਸਭ ਹੀ ਸਿੱਧ। ਗੁਰੂ ਮਹਾਰਾਜ ਕਹਿੰਦੇ ਧੰਗਰ ਨਾਥਾ ਸੁਣ, ਤੇਰਾ ਜਿਹੜਾ ਗੁਰੂ ਗੋਰਖ ਹੈ ਤੋ ਸੰਗ ਤੇਰੇ ਸਮੇਤ ਹੀ ਹੋਰ ਜਿੰਨੇ ਆ 84 ਸਿੱਧ ਹਨ। ਦੇਵਾਂਗੋ ਉਪਦੇਸ਼ ਬਣਾਈ। ਧੰਗਰ ਨਾਥਾ ਸੁਣ ਲਾ, ਗੋਰਖਨਾਥ ਦਾ ਉਪਦੇਸ਼ ਨਹੀਂ ਅਸੀਂ ਲੈਣਾ, ਸਿੱਖਿਆ ਨਹੀਂ ਲੈਣਾ, ਗੋਰਖਨਾਥ ਨੂੰ ਵੀ ਤੇਰੇ ਸਮੇਤ ਹੀ ਸਾਰੇ ਸਿੱਧਾਂ ਨੂੰ ਇਹ ਬਣਾ ਸਵਾਰ ਕੇ ਪੂਰਾ ਉਪਦੇਸ਼ ਦੇਵਾਂਗੇ, ਇਹਨਾਂ ਨੂੰ ਮਤ ਦੇਵਾਂਗੇ ਅਸੀਂ। ਦੋਹਰਾ ਪੁਨ ਗੋਰਖ ਸਮਝੀ ਹਿਰਦੈ, ਜਦੋਂ ਇਹੋ ਜਿਹੀ ਗੱਲ ਤੰਗਰਨਾਥ ਨੂੰ ਕਹਿ ਦਿੱਤੀ ਹੈ ਤੇ ਗੋਰਖਨਾਥ ਨੇ ਮਨ ਦੇ ਵਿੱਚ ਇਹ ਸਮਝਿਆ ਹੈ। ਅਦਕ ਵਿਭੂਤ ਦਿਖਾਏ, ਮਹਾਰਾਜ ਇਸ ਤਰ੍ਹਾਂ ਕਹਿੰਦੇ ਪ੍ਰਸ਼ਨ ਕਰੀਏ ਤੇ ਕਿਸੇ ਗੱਲ ਨਾਲ ਹੀ ਨਹੀਂ ਆਉਂਦੇ ਹਨ, ਉੱਤਰ ਦੇ ਦਿੰਦੇ ਹੈ। ਸਿਆਣੇ ਹੈ, ਸਰੀਰਕ ਗਿਆਨ ਪੂਰਾ ਹੈ। ਇਹਨੂੰ ਹੁਣ ਮਹਾਰਾਜ ਨੂੰ ਕਹਿੰਦੇ ਬੜੀ ਤਕੜੀ ਵਿਭੂਤੀ ਦਿਖਾਈਏ, ਹੀਰੇ ਰਤਨ ਜਵਾਹਰ ਲਾਲ ਆਦਿਕ ਦਿਖਾਈਏ, ਆਪਣੀ ਮਾਇਆ ਦਿਖਾਈਏ। ਮਨ ਵਿੱਚ ਸੋਚਿਆ ਗੋਰਖਨਾਥ ਨੇ, ਆਨੋ ਨਿਜ ਮਾਰਗ ਵਿਖੇ, ਇਸ ਤਰ੍ਹਾਂ ਆਪਣਾ ਧਨ ਪਦਾਰਥ ਹੀਰੇ ਲਾਲ ਦਿਖਾ ਕੇ ਨਾ ਆਪਣੇ ਮਤ ਵਿੱਚ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਲੈ ਆਵਾਂ। ਮਨ ਹੈ ਮਨ ਹੈ ਲੁਭਾਏ, ਕਿਉਂਕਿ ਜਦੋਂ ਕਹਿੰਦੇ ਉਹ ਤਰ੍ਹਾਂ ਤਰ੍ਹਾਂ ਦੀ ਪੂਤੀ ਹੀਰੇ ਰਤਨ ਜਵਾਹਰ ਲਾਲ ਵੇਖਣਗੇ ਫਿਰ ਲਵਾਏ ਮਾਨ ਹੋ ਕੇ ਸਾਡੇ ਮੰਤ ਨੂੰ ਮਨ ਦੇ ਵਿੱਚ ਇਹ ਮੰਨ ਲੈਣਗੇ। ਖੱਪਰ ਦਿੱਤਾ ਨਾਥ ਨੇ, ਇਸ ਤਰ੍ਹਾਂ ਵਿਚਾਰ ਕੇ ਜਿਹੜਾ ਗੋਰਖਨਾਥ ਹੈ ਉਹਨੇ ਮਹਾਰਾਜ ਦੇ ਹੱਥ ਵਿੱਚ ਉਹ ਖੱਪਰ ਜਿਹਾ ਫੜਾ ਦਿੱਤਾ ਹੈ। ਬਾਲੇ ਤਾਲ ਬਿਲੋਕ ਕਿਹਾ ਹੈ, ਬਾਲ ਕੇ ਗੁਰੂ ਨਾਨਕ ਉਹ ਸਾਹਮਣੇ ਤਲਾ ਹੈ, ਉਹ ਜਾ ਕੇ ਦੇਖ ਤੂੰ। ਪਾਣੀ ਆਨਹ ਤਾਹਾਂ ਤੇ, ਫਿਰ ਉਸ ਤਲਾ ਦੇ ਵਿੱਚ ਲਿਆ ਤੂੰ ਪਾਣੀ ਲਿਆਉਣਾ ਕਰ। ਪੂਜੈ ਸਦਾ ਅਸ਼ੋਕ, ਇਸ ਤਰ੍ਹਾਂ ਪਾਣੀ ਲਿਆ ਕੇ ਮੈਨੂੰ ਪਿਆ ਕੇ ਹਮੇਸ਼ਾ ਅਸ਼ੋਕਾਂ ਤੋਂ ਗਮਾਂ ਤੋਂ ਰਹਿਤ ਹੋ ਜਾਈਏ। ਲੇਕਰ ਗਮ ਨੇ ਤਾਲ ਢਿਗ, ਗੁਰੂ ਮਹਾਰਾਜ ਉਸ ਵੇਲੇ ਗੋਰਖਨਾਥ ਦਾ ਖੱਪਰ ਜਿਹਾ ਲੈ ਕੇ ਤਲਾ ਦੇ ਕੋਲ ਚਲੇ ਗਏ ਹਨ। ਮਾਣਿਕ ਲਾਲ ਵਿਸਾਲ, ਉੱਥੇ ਕਹਿੰਦੇ ਬਹੁਤ ਹੀ ਮਾਣਿਕ ਰਤਨ ਪਏ, ਬੜੇ ਭਾਰੀ ਲਾਲ ਪਏ। ਪੂਰਨ ਸਰ ਅਵਲੋਕ ਕੈ, ਜਿਹੜਾ ਤਲਾ ਐਨ ਪੂਰਾ ਹੀ ਭਰਿਆ ਹੋਇਆ ਦੇਖ ਕੇ ਹੀਰੇ ਰਤਨ ਜਵਾਹਰ ਲਾਲਾਂ ਦਾ। ਠਾਂਡੇ ਰਹੇ ਕਿਰਪਾਲ, ਹਲੋ ਕਿਰਪਾਲੋ ਸਤਿਗੁਰੂ ਉਹ ਕਿਨਾਰੇ ਤੇ ਖੜੋਤੇ ਰਹੇ। ਜਗਮਗ ਜਗਮਗ ਕਰ ਹੈ, ਜਿਹੜੇ ਹੀਰੇ ਰਤਨ ਜਵਾਹਰ ਹੈ ਕਹਿੰਦੇ ਜਗਮਗ ਜਗਮਗ ਕਰਦੇ ਝਿਰਮਲ ਝਿਰਮਲ ਕਰਦੇ ਹਨ। ਤਾਹਾਂ ਜਵਾਹਰ ਪੂਰ, ਉੱਥੇ ਜਿਹੜੇ ਜਵਾਹਰ ਹੈ ਬਹੁਤ ਹੀ ਜ਼ਿਆਦਾ। ਗੋਰਖ ਕੋ ਛਲ ਜਾਣ ਕੈ, ਗੁਰੂ ਮਹਾਰਾਜ ਨੇ ਵੀ ਇਹ ਤਾਂ ਗੋਰਖ ਨੇ ਛਲ ਜਾ ਕੀਤਾ, ਆਪਣਾ ਜਾਦੂ ਜਾ ਵਿਖਾਇਆ। ਜਿਹੜੇ ਜਾਦੂਗਰ ਹੈ ਨਾ ਉਹ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੀਆਂ ਇਸ ਤਰ੍ਹਾਂ ਕਹਿੰਦੇ ਦਿਖਾ ਦਿੰਦੇ ਹੁੰਦੇ, ਦਿਸਣ ਮਾਤਰ ਹੀ ਹੁੰਦਾ, ਲੈਣ ਦੇਣ ਨੂੰ ਕੁਝ ਨਹੀਂ ਹੁੰਦਾ ਹੈ। ਜਾਣੀ ਉਹ ਹੀ ਦਿਸਣਗੇ ਹੀਰੇ ਰਤਨ ਜਵਾਹਰ, ਇਹਨੇ ਵੀ ਉਹ ਅਸਲੀ ਹੁੰਦੇ ਹੈ। ਦੇਖਣ ਮਾਤਰ ਹੀ ਕਹਿੰਦੇ ਇਸ ਤਰ੍ਹਾਂ ਛਲ ਜਾ ਕੀਤਾ ਜਾਦੂਗਰ ਜਾਇਦਾ ਜਾਣ ਕੇ। ਹਟ ਆਏ ਜਗ ਮੂਰ, ਸੰਸਾਰ ਦੇ ਮਾਲਕ ਮੁੜ ਗੁਰੂ ਨਾਨਕ ਸਾਹਿਬ ਜੀ ਉੱਥੋਂ ਮੁੜ ਆਏ ਹਨ। ਕਹਿਓ ਆਨ ਤਹਿ ਨੀਰ ਨਹਿ, ਆ ਕੇ ਕਿਹਾ ਗੋਰਖਨਾਥ ਜੀ ਉੱਥੇ ਤਲਾਬ ਜੀ ਤਾਂ ਪਾਣੀ ਹੈ ਨਹੀਂ। ਖੱਪਰ ਲੈ ਹੋ ਸੰਭਾਲ, ਆਪਣਾ ਜਿਹੜਾ ਪਾਣੀ ਵਾਲਾ ਖੱਪਰ ਜਾ ਇਹ ਸੰਭਾਲ ਲਓ, ਆਪਣੇ ਕੋਲ ਲੈ ਲਓ ਵਾਪਸ। ਬੈਠੇ ਬਾਹਰ ਸਮੀਪ ਹੋਏ, ਤਰ੍ਹਾਂ ਦੇ ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਬਹੁਤ ਹੀ ਨੇੜੇ ਹੋ ਕੇ ਸਜ ਗਏ ਬੈਠ ਗਏ। ਸ੍ਰੀ ਗੁਰ ਦੀਨ ਦਿਆਲ, ਭਾਈ ਬਾਲਾ ਜੀ ਕਹਿੰਦੇ ਹੇ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਗਰੀਬਾਂ ਤੇ ਬਹੁਤ ਦਿਆਲਤਾ ਕਰਨ ਵਾਲੇ ਹਨ। ਦੋਹਰਾ ਮਨ ਮੂਖਕ ਬਿਲ ਬਾਸ਼ਨ, ਕਵੀ ਸੰਤੋਖ ਸਿੰਘ ਜੀ ਕਹਿੰਦਾ ਹੈ ਵੀ ਸਰੋਤੇ ਜਨੋ ਜਿਹੜਾ ਮਨ ਹੈ ਨਾ ਇਹ ਕਹਿੰਦੇ ਚੂਹੇ ਵਰਗਾ ਹੈ, ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਬਾਸ਼ਨਾ ਹੈ ਇਹ ਕਹਿੰਦੇ ਬਹੁਤ ਤਕੜੀ ਖੁੱਡ ਹੈ, ਇਹਦੇ ਵਿੱਚ ਮਨ ਰੂਪੀ ਚੂਹਾ ਦੌੜਦਾ ਹੀ ਰਹਿੰਦਾ। ਤਰ੍ਹਾਂ ਤਰ੍ਹਾਂ ਦੀਆਂ ਬਾਸ਼ਨਾ ਅਨੁਸਾਰ ਇਹ ਮਨ ਜਿਤ ਬਾਸ਼ਨੋ ਮਨ ਲਾਗੋ ਮਨ ਬਾਸ਼ਨਾ ਸਾਈ ਪ੍ਰਗਟਾਨੀ, ਜਿੱਧਰ ਜਿੱਧਰ ਬਾਸ਼ਨਾ ਹੋਵੇ ਉੱਧਰ ਉੱਧਰ ਨੂੰ ਵੀ ਫਿਰ ਜਾਂਦਾ ਹੈ ਜੀਵ ਆਤਮਾ ਵੀ। ਇਸ ਕਹਿੰਦੇ ਜਿਹੜੀਆਂ ਮਨ ਹੈ ਕਹਿੰਦੇ ਚੂਹੇ ਵਰਗਾ ਹੈ, ਵਾਸ਼ਨਾ ਰੂਪ ਖੁੱਡ ਦੇ ਵਿੱਚ ਵੜਿਆ ਟਿਕਦਾ ਨਹੀਂ, ਕਿਤੇ ਚੰਚਲ ਰਹਿੰਦਾ ਹੈ। ਪਕੜੈ ਕੌਣ ਉਪਾਏ, ਇਹ ਸਰੋਤਿਆਂ ਪੁੱਛੋ ਵੀ ਕਿਹੜੇ ਉਪਰਾਲੇ ਹਨ ਹਲੇ ਨਾਲ ਇਹਨੂੰ ਫੜੀਏ ਮਨ ਚੂਹੇ ਨਾ, ਤਾਂ ਇਹ ਭਾਈ ਕਵੀ ਸੰਤੋਖ ਸਿੰਘ ਜੀ ਆਪਣੇ ਵੱਲੋਂ ਕਥਾ ਸੁਣ ਵਾਲੇ ਸਰੋਤਿਆਂ ਨੂੰ ਦੱਸਦੇ ਮਰ ਚੂਹਾ ਫੜਿਆ ਜਾ ਸਕਦਾ ਹੈ। ਭਾਰਤ ਸ੍ਰੀ ਗੁਰ ਪ੍ਰੇਮ ਪੱਗ ਕਹਿੰਦੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਜਿਹੜਾ ਪ੍ਰੇਮ ਹੈ ਇਹ ਕਹਿੰਦੇ ਬਹੁਤ ਵਧੀਆ ਭਾਰਾ ਹੈ। ਪਿਆਵ ਹੋਇ ਥਿਰ ਥਾਇ ਇਹ ਮਨ ਰੂਪੀ ਚੂਹੇ ਨੂੰ ਕਹਿੰਦੇ ਪਿਆ ਦਿਓ, ਇਹਦੇ ਨਾਲ ਇੱਜ਼ਤ ਹੋ ਜਾਵੇਗਾ। ਜਿਹੜਾ ਪਾਰਾ ਹੈ ਬਹੁਤ ਤਕੜਾ ਬੋਝਲ ਹੁੰਦਾ, ਬਹੁਤ ਭਾਰੀ ਹੁੰਦਾ ਹੈ। ਕੋਈ ਵੀ ਜਿਹੜੀ ਬੋਤਲ ਆ ਉਹਦੇ ਵਿੱਚ 17 ਕਿਲੋ ਨਹੀਂ ਕੋਈ ਚੀਜ਼ ਪਊਗੀ। ਇੱਕੋ ਇੱਕ ਪਾਰਾ ਹੈ ਵੀ ਇਹ ਇੱਕ ਬੋਤਲ ਵਿੱਚ 17 ਕਿਲੋ ਪੈ ਜਾਂਦਾ ਹੈ, ਇੰਨਾ ਜਾਣੀ ਇਹ ਪਾਰਾ ਹੁੰਦਾ ਹੈ। ਇਸ ਕਰਕੇ ਵੀ ਮਹਾਰਾਜ ਦਾ ਜਿਹੜਾ ਚਰਨਾ ਕਮਲਾਂ ਦਾ ਪ੍ਰੇਮ ਹੈ ਕਹਿੰਦੇ ਇਹ ਬੜਾ ਭਾਰ ਪਾਰੇ ਵਰਗਾ ਪਾਰਾ ਹੈ। ਇਹ ਮਨ ਰੂਪੀ ਚੂਹੇ ਨੂੰ ਪਿਆ ਦਿਓ ਕਹਿੰਦੇ, ਜਿਵੇਂ ਉਹ ਫਿਰ ਉਹ ਚੂਹਿਆਂ ਨੂੰ ਜੇ ਪੀ ਜੇ ਪਾਰਾ ਤਾਂ ਭਾਰਾ ਹੋ ਜਾਂਦਾ, ਹਿਲ ਜੁਲ ਨਹੀਂ ਸਕਦਾ ਹੈ। ਇਸ ਤਰ੍ਹਾਂ ਮਹਾਰਾਜ ਦਾ ਪ੍ਰੇਮ ਕਹਿੰਦੇ ਇਹਨੂੰ ਪਿਆ ਦਿਓ ਪਾਰੇ ਵਾਂਗ, ਵੀ ਮਨ ਵੀ ਕਹਿੰਦੇ ਹਿਲਚੁਲ ਨਹੀਂ ਕਰੇਗਾ। ਪ੍ਰੇਮ ਵਿੱਚ ਜੋੜ ਦਿਓ ਫਿਰ ਮਨ ਟਿਕ ਜਾਏਗਾ। ਦੋਹਰਾ ਪਚ ਹਾਰੇ ਸਭ ਹੀ ਜਬੈ। ਕਵੀ ਜੀ ਭਾਈ ਬਾਲਾ ਜੀ ਕਹਿੰਦੇ ਜਦੋਂ ਸਾਰੇ ਸਿੱਧ ਜਿਹੜੇ ਆ ਉਹ ਖਪਕੇ ਹਾਰ ਗਏ ਹੈ, ਕਿਹ ਬਿਦ ਜੀਤ ਨ ਪਾਏ। ਇਸੇ ਤਰ੍ਹਾਂ ਵੀ ਗੁਰੂ ਮਹਾਰਾਜ ਦੇ ਪਾਸੋਂ ਜਿਤਨੀ ਪ੍ਰਾਪਤ ਕੀਤੀ ਹੈ ਇਹ ਵਿਜਈ ਨਹੀਂ ਹੋ ਸਕੇ ਹਨ। ਗੋਰਖ ਚਿੰਤਾ ਤੁਰ ਪਇਓ। ਉਸ ਵੇਲੇ ਜਿਹੜਾ ਗੋਰਖਨਾਥ ਹੈ ਬਹੁਤ ਹੀ ਚਿੰਤਾ ਨਾਲ ਆਤਰ ਕੇ ਦੁਖੀ ਵਿਆਕਲ ਹੋਇਆ ਹੈ। ਹੋਵਤ ਬਾਦ ਉਪਾਏ। ਵੇਖੋ ਜਿੰਨੇ ਅਸੀਂ ਯਤਨ ਹੀਲੇ ਕਰਦੇ ਸਾਰੇ ਵਿਅਰਥੀ ਹੋ ਰਹੇ ਹਨ। ਚੌਪਈ ਬਹਰੋ ਸਰਬ ਸਿੱਧ ਮਿਲ ਆਏ। ਇਸ ਤਰ੍ਹਾਂ ਗੋਰਖਨਾਥ ਸੋਚਾਂ ਵਿਚਾਰਾਂ ਕਰਦਾ ਵਿਆਕਲ ਹੋਇਆ ਬੈਠਾ ਹੈ। ਇਹਨਾਂ ਨੂੰ ਜਿਹੜੇ ਉਹ ਸ਼ਕਤੀਆਂ ਦਿਖਾਉਣ ਵਾਸਤੇ ਗਏ ਸੀ ਨਾ ਸਿੱਧ, ਉਹ ਫਿਰ ਵਾਪਸ ਆ ਗਏ ਹਨ। ਜੇ ਸ਼ਕਤੇ ਨਿਯੁਤ ਹੁਤੇ ਪਲਾਏ। ਜਿਹੜੇ ਕੋਈ ਸ਼ਕਤੀਆਂ ਸਹਿਤ ਕਹਿੰਦੇ ਭਜੇ ਹੋਏ ਦੌੜੇ ਹੋਏ ਸਨ। ਗੋਰਖ ਜਹ ਬੇਦੀ ਕੁਲ ਦੀਪਾ। ਜਿੱਥੇ ਗੋਰਖਨਾਥ ਬੈਠਾ ਹੈ ਤੇ ਬੇਦੀਆਂ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ। ਵੈਸੇ ਸਭ ਤਹ ਹੋਏ ਸਮੀਪਾ। ਸਾਰੇ ਜਿਹੜੇ ਸਿੱਧ ਨਾ ਆ ਕੇ ਮਹਾਰਾਜ ਦੇ ਕੋਲ ਹੋ ਕੇ ਬੈਠ ਗਏ। ਕਿਤਕ ਦੇਰ ਤੂਸ਼ਣ ਹੀ ਰਹੇ। ਕੋਈ ਕੁ ਸਮਾਂ ਤਾਂ ਬਿਲਕੁਲ ਚੁੱਪ ਚਾਪ ਹੀ ਰਹੇ ਹਨ। ਕੁਨ ਵਿਚਾਰ ਗੋਰਖ ਬਚ ਕਹੇ। ਫਿਰ ਸੋਚ ਵਿਚਾਰ ਕੇ ਗੋਰਖਨਾਥ ਨੇ ਉਹ ਬਚਨ ਕਹੇ ਹਨ। ਮਾਨਹੁ ਮਨ ਮੈਂ ਬਾਣੀ ਮੋਰੀ। ਇਹ ਗੁਰੂ ਨਾਨਕ ਸਾਹਿਬ ਤਪਾ ਜੀ ਮੇਰੀ ਜਿਹੜੀ ਬਾਣੀ ਹੈ ਤੁਸੀਂ ਮਨ ਦੇ ਵਿੱਚ ਮੰਨ ਲਓ, ਮੇਰੀ ਗੱਲ ਨੂੰ ਮੰਨ ਲਓ ਮਨ ਵਿੱਚ। ਸੁਣ ਹੋ ਕਾਨ ਦੇ ਕਹੋ ਬਹੋਰੀ। ਫਿਰ ਤੁਹਾਨੂੰ ਇਹ ਗੱਲ ਕਹਿਣਾ, ਤੁਸੀਂ ਕੰਨ ਦੇ ਕੇ ਜਾਣੀ ਧਿਆਨ ਦੇ ਕੇ ਸੁਣੋ ਮੇਰੀ ਗੱਲ। ਸਭ ਸਿੱਧਨ ਕੋ ਅੱਧ ਪੱਤ ਬਣੀਏ। ਗੁਰੂ ਨਾਨਕ ਸਾਹਿਬ ਤਪਾ ਜੀ ਆ ਜਿੰਨੇ 84 ਸਿੱਧ ਹੈ, 9 ਨਾਥ ਹੈ, 6 ਜਤੀ ਹੈ, ਸਾਰਿਆਂ ਦੇ ਤੁਸੀਂ ਅਧਪਤ ਬਣ ਜਾਈ, ਮੁਖੀ ਬਣ ਜਾਈਏ, ਸਵਾਮੀ ਬਣ ਜਾਈਏ। ਸਭ ਪਰ ਨਿਜ ਆਏ ਸਕੋ ਭਨੀਏ। ਸਾਰੇ ਜਿੰਨੇ ਆ ਅਸੀਂ ਬੈਠੇ ਹਾਂ ਸਾਰਿਆਂ ਉੱਪਰ ਆਪਣੀ ਜਿਹੜੀ ਆਗਿਆ ਕਰੀਏ ਵੀ ਤੂੰ ਵੀ ਓ ਕਰ, ਤੂੰ ਫਲਾਨਿਆ ਓ ਕਰ। ਮੁੰਦਾ ਪਹਿਰੋ ਝੋਲੀ ਲੀਜੈ। ਇਹ ਕੰਨ ਜਿਹਾ ਫੜਵਾ ਕੇ ਮੇਰੇ ਪਾਓ, ਇਹਦੇ ਵਿੱਚੋਂ ਤੁਸੀਂ ਮੁੰਦਲਾ ਪਹਿਨ ਲਓ ਤੇ ਆ ਇੱਕ ਝੋਲੀ ਜੀ ਹੈ ਮੰਗਣ ਵਾਸਤੇ, ਸਮਾਨ ਜਾ ਰੱਖਣ ਵਾਸਤੇ, ਇਹ ਲੈ ਲੋ। ਅੰਗ ਵਿਭੂਤ ਮਲਨ ਕੋ ਕੀਜੈ। ਜਿਹੜੇ ਕੱਪੜੇ ਜੇ ਤੁਹਾਡੇ ਪਾਏ ਆ ਨਾ ਇਹ ਲਾ ਕੇ ਤੇ ਸਰੀਰ ਤੇ ਸਵਾ ਮਲ ਲੈਣਾ ਕਰੋ। ਖਿੰਥਾ ਆਪਣੀ ਦੇਹ ਹੰਡਾਵੋ। ਇਸੇ ਤਰ੍ਹਾਂ ਕੱਪੜਿਆਂ ਦੇ ਥਾਂ ਜੇ ਤੁਹਾਡਾ ਜੀ ਕਹਿੰਦੇ ਕੋਈ ਉਹ ਵਸਤਰ ਪਾਉਣ ਨੂੰ ਕਰੇ, ਫਿਰ ਆਪਣੀ ਦੇਹ ਤੇ ਆ ਜਿਹੜੀ ਖਿੰਥਾ ਜੀ ਹੈ, ਖਫਨੀ ਜੀ ਹੈ, ਇਹਨੂੰ ਹੰਡਾਇਆ ਕਰੋ, ਇਹ ਪਾ ਕੇ ਰੱਖਿਆ ਕਰੋ। ਕੱਪੜੇ ਲਾ ਕੇ ਕਫਨੀ ਜੀ ਪਾ ਲਓ ਸਰੀਰ ਤੇ, ਸਿੱਧ ਜਮਾਤੀ ਮਹਿ ਅਬ ਆਵੋ। ਮੈਂ ਜਿਹੜੀ ਸਿੱਧਾਂ ਦੀ ਜਮਾਤ ਹੈ ਇਹਦੇ ਵਿੱਚ ਹੁਣ ਤੁਸੀਂ ਆ ਜਾਓ ਜੀ। ਲੇਹੋ ਭੰਡਾਰਾ ਹਮ ਤੇ ਖਾਵੋ। ਸਾਡੇ ਕੋਲੋਂ ਕਹਿੰਦੇ ਆ ਚੂਰਮੇ ਦਾ ਲੰਗਰ ਜਾ ਲੈ ਕੇ ਖੁੱਲਾ ਡੁੱਲਾ ਛਕੋ ਜੀ। ਸਿੰਘੀ ਮੁਖ ਤੇ ਨਾਦ ਵਜਾਵੋ। ਹਰਨ ਦਾ ਸਿੰਘ ਜਾ ਲੈ ਕੇ ਮੂੰਹ ਨਾਲ ਲੈ ਕੇ ਫੂਕ ਜੀ ਮਾਰ ਕੇ ਉਹਨੂੰ ਬਜਾਈ ਚੱਲਿਆ ਕਰੋ। ਦੋਹਰਾ ਹੱਥ ਬਿਖੇ ਡੰਡਾ ਕਹੋ ਗਹੋ। ਕੁੱਤੇ ਬਿੱਲੇ ਤੋਂ ਰੱਖਿਆ ਕਰਨ ਵਾਸਤੇ ਹੱਥ ਵਿੱਚ ਹਮੇਸ਼ਾ ਡੰਡਾ ਰੱਖਿਆ ਕਰੋ। ਕਰ ਸਿੱਧਨ ਪ੍ਰਤੀਤ। ਜਿਹੜੇ ਸਿੱਧ ਨਾਥ ਇਹਨਾਂ ਤੇ ਯਕੀਨ ਭਰੋਸਾ ਕਰੋ ਵੀ ਇਹ ਸਭ ਤੋਂ ਮਹਾਨ ਹਨ। ਮਹਾਂ ਸ਼ਕਤ ਕੋ ਪਾਏ ਹੋ। ਇਹ ਗੁਰੂ ਨਾਨਕ ਸਾਹਿਬ ਇਉਂ ਜਦੋਂ ਤੁਸੀਂ ਮੇਰਾ ਬਚਨ ਮੰਨੋਗੇ ਮਹਾਨ ਸ਼ਕਤੀਆਂ ਪਾ ਲਓਗੇ। ਇਉਂ ਸਗਲਾ ਜਗ ਜੀਤ। ਇਸ ਤਰ੍ਹਾਂ ਸਾਰਾ ਸੰਸਾਰ ਵੀ ਤੁਸੀਂ ਜਿੱਤ ਲਓਗੇ। ਚੌਪਈ ਮਿਲ ਆਦੇਸ਼ ਕਹੋ ਆਦੇਸ਼। ਜਦੋਂ ਕੋਈ ਸਾਨੂੰ ਸਿੱਧ ਨਾਥ ਮਿਲੇ ਜਿਹੜੇ ਆਪੋ ਵਿੱਚ ਇੱਕ ਦੂਸਰੇ ਨੂੰ ਆਦੇਸ਼ ਵੀ ਹੋਵੇ ਤੈਨੂੰ ਆਦੇਸ਼ ਹੋਵੇ। ਨਾਥ ਨਾਮ ਹੋਏ ਜੁਗ ਜੁਗ ਬੈਸੋ। ਤੁਹਾਡਾ ਨਾਮ ਹੁਣ ਗੁਰੂ ਨਾਨਕ ਤਪਾ ਹੈ ਫਿਰ ਗੁਰੂ ਨਾਨਕ ਨਾਥ ਹੋਊਗਾ। ਗੁਰੂ ਨਾਨਕ ਨਾਥ ਨਾਮ ਵਾਲੇ ਹੋ ਕੇ ਜੁਗਾਂ ਜੁਗਾਂ ਵਿੱਚ ਇੱਜ਼ਤ ਹੋ ਜਾਓ। ਜੋਗ ਸੰਜੋਗੀ ਮਹਿ ਸੁਖ ਪਾਵੋ। ਇਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਯੋਗ ਆ ਇਹਦੇ ਸੰਯੋਗੀ ਹੋ ਕੇ ਭਾਵ ਹੱਠ ਯੋਗ ਦੇ ਮਿਲਾਪੀ ਹੋ ਕੇ ਸੁਖ ਪਾਓ ਮੌਜਾਂ ਲੁੱਟੋ। ਇੱਕ ਮਾਈ ਕੇ ਪੂਤ ਕਹਾਵੋ। ਜਿਹੜੀ ਆ ਪਾਰਵਤੀ ਮਾਈ ਹੈ ਇਹਦੇ ਤੁਸੀਂ ਪੁੱਤਰ ਕਹਾਓ। ਜੋਗ ਜੁਗਤ ਕੇ ਚੇਲੇ ਮਾਨੀ। ਇਸੇ ਤਰ੍ਹਾਂ ਜਿਹੜੀ ਯੋਗ ਦੀ ਜੁਗਤੀ ਹੈ ਇਹ ਹੈ ਚੇਲੇ ਇਸ ਤਰ੍ਹਾਂ ਮੰਨੇ ਜਾਓਗੇ। ਸਭ ਦੀਵਾਨ ਤੁਮ ਸੇਵਕ ਥਾਨੀ। ਯੋਗ ਦੀ ਜੁਗਤੀ ਵੀ ਜੁੜੇ ਰਹੋ ਮੰਨ ਕੇ ਸਾਰੇ ਕਹਿੰਦੇ ਤੁਹਾਡੇ ਸੇਵਕਾਂ ਦੇ ਥਾਨ ਹੋਣਗੇ ਤੁਸੀਂ ਸਾਰਿਆਂ ਦੇ ਦੀਵਾਨ ਹੋਵੇ ਜਿੰਨੇ ਵੀ ਸਭਾ ਸਦ ਮੁਖੀਏ ਹੈ ਜਿੰਨੇ ਸਭ ਦੀਵਾਨ ਜਿੰਨੇ ਸਭਾ ਸਦ ਭਾਵ ਮੁਖੀਏ ਮੁਖੀਏ ਹਨ ਤੁਸੀਂ ਸਾਰੇ ਉਸ ਤੁਹਾਡੇ ਸਾਰੇ ਸੇਵਕਾਂ ਦੇ ਥਾਂ ਹੋਣਗੇ। ਔਰ ਜਿੰਨੇ ਇੱਥੇ ਮੁਖੀ ਮੁਖੀ ਬੈਠੇ ਆ ਸਭ ਤੁਹਾਡੇ ਸੇਵਕ ਹੀ ਹੋਣਗੇ ਤੁਸੀਂ ਸਾਰਿਆਂ ਦੇ ਮਾਲਕ ਹੋਵੋਗੇ। ਤੁਮ ਤੇ ਉਪਰ ਹੋਏ ਨ ਆਨਾ। ਗੁਰੂ ਨਾਨਕ ਤਪਾ ਜੀ ਜਦੋਂ ਤੁਸੀਂ ਸਾਡੇ ਮਤ ਵਿੱਚ ਆ ਕੇ ਫਿਰ ਤੁਹਾਡੇ ਤੋਂ ਉੱਪਰ ਦੀ ਹੋਰ ਨੀ ਕੋਈ ਹੋਵੇਗਾ। ਸਭ ਮਹਿ ਬੈਸਹ ਹੋਇ ਪ੍ਰਧਾਨ। ਸਾਰਿਆਂ ਸਿੱਧਾ ਨਾਸਾਂ ਵਿੱਚ ਤੁਸੀਂ ਪ੍ਰਧਾਨ ਹੋ ਕੇ ਬੈਠੋ। ਲੋਏ ਲੋਏ ਆਸਨ ਕਰੋ। ਫਿਰ ਲੋਕਾਂ ਲੋਕਾਂ ਵਿੱਚ ਜਾ ਕੇ ਜਿੱਥੇ ਜੀ ਕਰੇ ਉੱਥੇ ਆਸਨ ਲਾਉਣਾ ਕਰੋ। ਸਰਬ ਕਰਾਏ ਭੰਡਾਰ। ਜਿਸ ਲੋਕ ਵੀ ਜਾਓਗੇ ਉੱਥੇ ਸਾਰੇ ਤੁਹਾਨੂੰ ਭੰਡਾਰੇ ਛਕਾਉਣਾ ਕਰਨਗੇ ਬਣਾ ਕੇ ਲੰਗਰ ਛਕਾਇਆ ਕਰਨਗੇ। ਹੁਕਮ ਮਨਾ ਜਿੱਥੇ ਕਿੱਥੇ ਜਾ ਕੇ ਆਪਣਾ ਹੁਕਮ ਮਨਾਓ ਵੀ ਇਉਂ ਕਰੋ ਕਿਸੇ ਨੂੰ ਕਹਿ ਵੀ ਤੂੰ ਐਂ ਕਰ। ਅਸਬਿਦ ਕੀ ਜੈਕਾਰ। ਇਸ ਤਰ੍ਹਾਂ ਦਾ ਜਿਵੇਂ ਤੁਹਾਨੂੰ ਕੰਮ ਕਿਹਾ ਉਹ ਕਰ ਲਈਏ ਉਪਦੇਸ਼ ਲੈ ਲਓ ਸੁਆਹ ਮੜ ਲਓ ਬਸ ਫਿਰ ਮੌਜਾਂ ਹੀ ਮੌਜਾਂ। ਸੋਰਠਾ ਸੁਨ ਗੁਰ ਗਿਰਾ ਅਲਾਏ। ਗੁਰੂ ਮਹਾਰਾਜ ਨੇ ਗੋਰਖਨਾਥ ਤੋਂ ਸੁਣ ਕੇ ਇਸ ਤਰ੍ਹਾਂ ਬਾਣੀ ਉਚਾਰਨ ਕੀਤੀ। ਕਰਨੋ ਰਹਿਓ ਨ ਹਮ ਹੈ ਕੁਛ। ਕਹਿਣ ਲੱਗੇ ਗੋਰਖਨਾਥਾ ਹੁਣ ਸਾਨੂੰ ਕੁਝ ਬਾਕੀ ਕਰਨਾ ਤਾਂ ਰਹਿ ਨਹੀਂ ਗਿਆ ਹੈ। ਪੂਰਕ ਬਣਿਓ ਪੂਰਬ ਬਣਿਓ ਬਣਾਏ। ਆ ਜਿਹੜਾ ਯੋਗ ਦੇ ਸੰਬੰਧ ਵਿੱਚ ਕਹਿਣਾ ਨਾ ਵੀ ਆਹ ਠਾਂ ਢੰਗ ਤਰੀਕਾ ਬਣਾ ਲਓ ਇਹ ਬਣਾ ਦਾ ਇਹ ਬਣਤਰ ਜਾਏ ਢੰਗ ਤਰੀਕਾ ਤਾਂ ਪਹਿਲੇ ਹੀ ਸਾਰਾ ਬਣਿਆ ਹੋਇਆ। ਅਬ ਨਵੀਨ ਕ੍ਰਿਤ ਕਿਆ ਕਰ ਹੈ। ਕਹਿੰਦੇ ਹੁਣ ਨਵਾਂ ਕ੍ਰਿਤ ਕੀ ਕਰੀਏ ਨਵਾਂ ਕੰਮ ਜਾ ਕੀ ਕਰੀਏ ਸਭ ਕੁਛ ਪਹਿਲਾਂ ਹੀ ਢੰਗ ਤਰੀਕਾ ਬਣਿਆ ਮੁੰਦਰਾ ਵੀ ਪਾਈ ਹੋਈ ਹੈ ਕੱਪੜ ਵੀ ਲਿਆ ਝੋਲੀ ਵੀ ਹੈਗੀ ਹੈ ਸਵਾਹ ਵੀ ਮਿਲਿਆ ਹੈ ਕਫਨੀ ਵੀ ਪਹਿਨੀ ਹੈ ਇਸੇ ਤਰ੍ਹਾਂ ਡੰਡਾ ਵੀ ਫੜਿਆ ਹੋਇਆ ਇਹ ਪਹਿਲਾਂ ਸਾਰਾ ਕੁਛ ਹੀ ਸਾਡੇ ਕੋਲ ਹੈ। ਇਹ ਕਹਿਣ ਲੱਗਿਆ ਮਹਾਰਾਜ ਫਿਰ ਉਹ ਕਿਹੜੀ ਮੁੰਦਰਾ ਹੈ ਕੰਨ ਵਿੱਚ ਪਾਈ ਕਿਹੜਾ ਖੱਪਰ ਫੜਿਆ ਹੈ ਕਿਹੜੀ ਝੋਲੀ ਹੈ ਕਿਹੜੀ ਸਵਾਹ ਮਰਨੀ ਕੀਤੀ ਹੈ ਤਾਂ ਮਹਾਰਾਜ ਦੱਸਦੇ ਹਨ। ਸ੍ਰੀ ਮੁਖ ਵਾਕ ਮੁੰਦਾ ਸੰਤੋਖ ਸਰਮ ਪਤ ਝੋਲੀ। ਗੁਰੂ ਮਹਾਰਾਜ ਕਹਿੰਦੇ ਗੋਰਖਨਾਥ ਸਾਣਾ ਜਿਹੜਾ ਸੰਤੋਖ ਧਾਰਨ ਕੀਤਾ ਹੈ ਨਾ, ਜਥਾ ਲਭ ਆ ਤਥਾ ਸੰਤੋਖ ਸੰਤੁਸ਼ਟ ਆ, ਜੋ ਕੋਈ ਰੁੱਖਾ ਮਿੱਸਾ ਲੱਭ ਗਿਆ ਉਹਨੂੰ ਪੁਰਸ਼ਕਸ਼ ਕਾ ਕੇ ਪ੍ਰਸੰਨ ਰਹਿਣਾ ਸੰਤੁਸ਼ਟ ਰਹਿਣਾ, ਇਹ ਸੰਤੋਖ ਜਿਹੜਾ ਧਾਰਿਆ ਇਹ ਮੁੰਦਰਾ ਕੰਨ ਪਾਈ ਹੈ, ਮਨ ਜੋਗੀ ਹੈ, ਇਹਦੇ ਸੰਕਲਪ ਅਤੇ ਵਿਕਾਲੇ ਕਹਿੰਦੇ ਕੰਨ ਹਨ। ਇਹ ਗੁਰੂ ਦੀ ਜਿਹੜੀ ਸ੍ਰੇਸ਼ਟ ਵਿਚਾਰ ਇਹ ਛੁਰੀ ਵਾਂਗ ਹੈ, ਇਹ ਸ੍ਰੇਸ਼ਟ ਵਿਚਾਰ ਰੂਪ ਛੁਰੀ ਦੇ ਨਾਲ ਮਨ ਰੂਪੀ ਯੋਗੀ ਦੇ ਕੰਨ ਜੇ ਬਿੰਨ ਕੇ ਅਤੇ ਸੰਤੋਖ ਦੀ ਮੁੰਦਰਾ ਪਾਈ ਹੈ, ਸੰਤੋਖ ਮਨ ਵਿੱਚ ਧਾਰਿਆ ਹੈ। ਕਈ ਜਿਹੜੇ ਸਿੱਧਨਾਥ ਇੱਕ ਮੁੰਦਰਾ ਜੀ ਪਾ ਕੇ ਰੱਖਦੇ, ਕਈ ਦੋ ਕੰਨਾਂ ਵਿੱਚ ਪਾਉਂਦੇ ਹਨ, ਫਿਰ ਇਸ ਤਰ੍ਹਾਂ ਕਰ ਲੈਣਾ ਸਮੁੰਦਾ ਸੰਤੋਖ ਸਰਮਾ, ਜੇ ਜਿਹੜਾ ਸੰਤੋਖ ਧਾਰਿਆ ਹੈ ਅਤੇ ਸਰਮ ਕੀ ਹੈ ਵਿਰਾਗ ਧਾਰਨ ਕੀਤਾ, ਇਹ ਮਨ ਰੂਪੀ ਯੋਗੀ ਦੇ ਕਹਿੰਦੇ ਮੁੰਦਰਾ ਪਾਈਆਂ ਹਨ। ਅਤੇ ਬਸ ਬਸ ਜਿਹੜਾ ਵਿਚਾਰ ਦਾ ਜਿਹੜਾ ਕੋਈ ਪੱਤਰ ਲਿਆ ਖੱਪਰ ਲਿਆ ਹੈ, ਝੋਲੀ ਧਿਆਨ ਕੀ ਕਰੇ ਵਪੂਰ, ਝੋਲੀ ਸ਼ਰਧਾ ਦੀ ਧਾਰਨ ਕੀਤੀ ਹੈ, ਸ਼ਰਧਾ ਧਾਰਨ ਰੂਪ ਝੋਲੀ ਲਈ ਹੈ, ਧਿਆਨ ਕੀ ਕਰੇ ਵਪੂਰ, ਧਿਆਨ ਦੀ ਭੂਤੀ ਲਾਉਣਾ ਕੀਤੀ ਹੈ, ਪਰਮੇਸ਼ਰ ਦਾ ਵੀ ਧਿਆਨ ਲਾਇਆ ਹੀ ਸਵਾ ਮਰਨੀ ਕੀਤੀ ਹੈ, ਜਾਂ ਇਸੇ ਤਰ੍ਹਾਂ ਝੋਲੀ ਧਿਆਨ ਧਿਆਨ ਜਿਹੜਾ ਕੀਤਾ ਇਹ ਝੋਲੀ ਲੈਣਾ ਕੀਤੀ ਹੈ, ਕੀ ਕਰੇ ਵਪੂਤ, ਕਹਿੰਦੇ ਆ ਸਾਰੀ ਮਲੀ ਹੋਈ ਭਲਾ ਕੀ ਕਰੇਗੀ, ਇਹਦਾ ਕੀ ਫਾਇਦਾ ਭੂਰ ਜਿਹਾ ਬਣਨ ਦਾ। ਖਿੰਥਾ ਕਾਲ ਕੁਆਰੀ ਕਾਇਆ, ਗੁਰੂ ਮਹਾਰਾਜ ਕਹਿੰਦੇ ਗੋਰਖਨਾਥਾ ਕਾਲ ਕੁਆਰੀ ਕਾਇਆ, ਖਿੰਥਾ ਜਿਹੜਾ ਕਾਲ ਭਗਵਾਨ ਹੈ ਉਹਤੋਂ ਜਿਹੜੀ ਕਾਇਆ ਨੂੰ ਕਹਿੰਦੇ ਕੁਆਰੀ ਰੱਖਿਆ, ਅਸੰਗ ਰੱਖਿਆ ਹੈ, ਇਹੀ ਖਿੰਥਾ ਕੀ ਹੈ ਕਫਨੀ ਪਹਿਨੀ ਹੈ, ਕਫਨੀ ਪਾਈ ਹੈ, ਜਾਂ ਕਾਲ ਕੁਆਰੀ ਨੂੰ ਬੁਰਕੀ ਦਾ ਹੁੰਦਾ ਹੈ, ਜਿਹੜੀ ਕਾਇਆ ਦੇਹੀ ਨੂੰ ਕਾਲ ਦੀ ਬੁਰਕੀ ਸਮਝੇ ਹੈ, ਇਹਨੂੰ ਗ੍ਰਾਹੀ ਸਮਝੇ ਹੈ ਵੀ ਕਾਲ ਨੇ ਇੱਕ ਦਿਨ ਇੱਕ ਦੇਹ ਨੂੰ ਖਾਣਾ ਹੈ, ਇਸ ਤਰ੍ਹਾਂ ਕਾਲ ਨੂੰ ਕਾਲ ਦੀ ਇਹ ਬੁਰਕੀ ਸਮਝਿਆ ਸਰੀਰ ਨੂੰ ਇਹੀ ਖਿੰਥਾ ਕਫਨੀ ਪਾਈ ਸਮਝ ਲੈ, ਜੁਗਤ ਡੰਡਾ ਪ੍ਰਤੀਤ, ਇਸ ਤਰ੍ਹਾਂ ਜਿਹੜਾ ਕਹਿੰਦੇ ਗੁਰੂ ਦੁਆਰਾ ਜਿਹੜੀ ਜੁਗਤੀ ਦੁਆਰਾ ਜੁੜਨਾ ਪ੍ਰਤੀਤ ਕਰਕੇ ਯਕੀਨ ਕਰਕੇ ਇਹੀ ਡੰਡਾ ਹੈ, ਭਾਵ ਜਿਹੜਾ ਕੋਈ ਗੁਰੂ ਦੁਆਰਾ ਉਪਦੇਸ਼ ਲੈ ਕੇ ਜੁਗਤੀ ਨਾਲ ਨੇਚਾ ਕਰਕੇ ਉਹਦੇ ਵਿੱਚ ਜੁੜੇ ਰਹਿਣਾ ਹੈ, ਜਾਂ ਜੁਗਤੀ ਜੋ ਗੁਰੂ ਦੀ ਜੁਗਤੀ ਦੱਸੀ ਉਹਦੇ 'ਤੇ ਪ੍ਰਤੀਤ ਕਰਨੀ, ਉਹਦੇ 'ਤੇ ਯਕੀਨ ਕਰਨਾ, ਇਹੀ ਡੰਡਾ ਹੈ। ਆਈ ਪੰਥੀ ਸਗਲ ਜਮਾਤੀ, ਇਸ ਤਰ੍ਹਾਂ ਜਿਹੜੀ ਸਾਰਿਆਂ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਆਈ ਹੋਈ ਸਮਝਣੀ ਹੈ, ਇਹ ਕਹਿੰਦੇ ਸਾਰਿਆਂ ਤੋਂ ਜਿਹੜਾ ਵੱਡਾ ਮੁਖੀ ਆਈ ਪੰਥ ਹੈ, ਬਾਰਾਂ ਪੰਥ ਹੈ, ਉਹਨਾਂ ਵਿੱਚ ਜਿਹੜਾ ਆਈ ਪੰਥ ਹੈ ਉਹ ਸ਼੍ਰੋਮਣੀ ਮੰਨਿਆ ਜਾਂਦਾ, ਅਤੇ ਉਹ ਇੱਕ ਆਈ ਨਾਮ ਦੀ ਇੱਕ ਮਾਈ ਸੀ, ਇਹ ਸਿੱਧਾ ਨਾਥਾਂ ਦੀ ਜ਼ਿਆਦਾ ਸੇਵਾ ਟਹਿਲ ਕਰਦੀ ਸੀ, ਇਹ ਜਿੰਨੇ ਸਿੱਧ ਨਾਥ ਹੈ ਗੋਰਖ ਮਛਿੰਦਰ ਸਮੇਤ ਪ੍ਰਸੰਨ ਹੋ ਗਏ, ਕਹਿੰਦੇ ਮਾਈ ਮੰਗ ਲੈ ਜੋ ਮੰਗਣਾ। ਇਹ ਮਾਈ ਨੇ ਫਿਰ ਕਿਹਾ ਵੀ ਜੇ ਤੁਸੀਂ ਖੁਸ਼ ਹੈ ਵੀ ਜਿਵੇਂ ਮੇਰਾ ਨਾਂ ਦੁਨੀਆਂ ਵਿੱਚ ਰੋਸ਼ਨ ਰਹੇ ਪ੍ਰਸਿੱਧ ਰਹੇ, ਇਹ ਵਰ ਦੇਵੋ ਇਹ ਬਚਨ ਦੇਵੋ। ਫਿਰ ਗੋਰਖਨਾਥ ਅਤੇ ਸਿੱਧ ਨਾਥ ਕਹਿਣ ਲੱਗੇ ਵੀ ਬਾਕੀ ਚੀਜ਼ਾਂ ਤਾਂ ਕੋਈ ਕਾਇਮ ਨਹੀਂ ਰਹਿਣ ਵਾਲੀਆਂ, ਤੇਰੇ ਨਾਂ 'ਤੇ ਆ ਪੰਥ ਕਰ ਸ਼ੁਰੂ ਕਰ ਦਿੰਦੇ, ਜਿੰਨਾ ਚਿਰ ਆਈ ਪੰਥ ਰਹੂਗਾ ਉਨਾ ਚਿਰ ਤੇਰਾ ਨਾਂ ਦੁਨੀਆਂ ਵਿੱਚ ਰਹੂਗਾ, ਇਹ ਬਾਕੀ ਜਿਹੜੇ ਕਿ 11 ਪੰਥ ਹੈ ਉਹ ਇਹ ਤੋਂ ਹੇਠਾਂ ਹੋਣਗੇ, ਆਈ ਪੰਥ ਤੇਰਾ ਜਿਹੜਾ ਇਹ ਸਰਵੋਤਮ ਹੋਵੇਗਾ ਤੇਰੇ ਨਾਂ 'ਤੇ। ਮਹਾਰਾਜ ਕਹਿੰਦੇ ਵੀ ਜਿਹੜੀ ਸਾਰਿਆਂ ਵਿੱਚ ਚੇਤਨ ਸਿੱਤਾ ਆਈ ਹੋਈ ਸਮਝਣੀ ਹੈ ਪਰਮੇਸ਼ਰ ਦੀ, ਇਹ ਆਈ ਪੰਥ ਹੈ। ਸਗਲ ਜਮਾਤੀ ਜਿਹੜੇ ਸਾਰੇ ਪਰਮੇਸ਼ਰ ਨੂੰ ਵਿਆਪਕ ਜਾਣ ਰਹੇ ਹੈ ਨਾ ਸੰਤ ਮਹਾਤਮਾ, ਇਹ ਸਾਡੀ ਕਹਿੰਦੇ ਸਰਵਿਆਪੀ ਜਾਣ ਵਾਲੇ ਸੰਤਾਂ ਮਹਾਤਾਂ ਦੀ ਜਮਾਤ ਹੈ। ਮਨ ਜੀਤੈ ਜਗ ਜੀਤ, ਮਨ ਨੂੰ ਜਿਤਨੇ ਕਰਕੇ ਸੰਸਾਰ ਨੂੰ ਜਿੱਤ ਲਿਆ ਹੋਇਆ ਹੈ। ਆਦੇਸ਼ ਤਿਸੈ ਆਦੇਸ਼, ਇਸ ਕਰਕੇ ਜਿਹੜਾ ਆਦੇਸ਼ ਆਦਿ ਈਸ਼ਵਰ ਹੈ, ਸਭ ਤੋਂ ਆਦ ਹੈ, ਸਭ ਤੋਂ ਪਹਿਲੇ ਹੈ, ਸਹਿ ਆਦੇਸ਼ ਉਸਨੂੰ ਨਮਸ਼ਕਾਰ ਹੈ। ਆਦੇ ਅਨਿਲ ਅਨਾਦ ਅਨਾਹਤ, ਸਾਰੇ ਸੰਸਾਰ ਦੀ ਆਦ ਰੂਪ ਹੈ। ਅਨਿਲ ਗਿਣਤੀ ਤੋਂ ਰਹਿਤ ਹੈ, ਜਾਂ ਨੀਲ ਜਿਹੜਾ ਦਾ ਕਲੰਕ ਹੈ ਤੋਂ ਰਹਿਤ ਹੈ, ਦਾਗੀ ਕਲੰਕ ਹੀ ਨਹੀਂ। ਅਨਾਦ ਆਪ ਆਦ ਤੋਂ ਰਹਿਤ, ਅਨਾਦੀ ਸਰੂਪ ਹੈ, ਅਨਾਹਤ ਨਾਸ ਤੋਂ ਰਹਿਤ ਹੈ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਵਿੱਚੋਂ ਇੱਕੋ ਹੀ ਸਰੂਪ ਵਾਲਾ ਹੈ, ਉਹਦਾ ਕੋਈ ਸਰੂਪ ਤਬਦੀਲ ਨਹੀਂ ਹੁੰਦਾ। ਜੁਗਾਂ ਜੁਗਾਂ ਵਿੱਚੋਂ ਇੱਕੋ ਹੀ ਸਰੂਪ ਹੈ, ਉਹ ਵਾਹਿਗੁਰੂ। ਭੁਗਤ ਗਿਆਨ ਦਇਆ ਭੰਡਾਰਨ, ਫਿਰ ਕਹਿੰਦੇ ਮਹਾਰਾਜ ਤੁਸੀਂ ਚੂਰਮਾ ਕਿਹੜਾ ਖਾਂਦੇ ਆ, ਤੇ ਭੰਡਾਰਾ ਜਿਹੜਾ ਸ੍ਰੀ ਵਰਤਾਉਂਦੀ ਉਹ ਕਿਹੜੀ ਭੰਡਾਰਨ ਹੈ, ਤੇ ਸੰਖ ਕਿਹੜਾ ਵਜਾਉਂਦੇ ਆ, ਇਸੇ ਤਰ੍ਹਾਂ ਕਿਹੜੇ ਤੁਸੀਂ ਕਿਹੜੇ ਪੰਥ ਵਿੱਚੋਂ ਮਾਲਕ ਹੋ, ਅਤੇ ਰਿਧੀਆਂ ਸਿੱਧੀਆਂ ਕਿਹੜੀਆਂ ਤੁਹਾਡੇ ਕੋਲ, ਅਤੇ ਤੁਹਾਡੇ ਕੁਠਾਰੀ ਕਾਰੋਬਾਰੀ ਕਿਹੜੇ ਕਾੜੇ ਆ ਜਿਹੜੇ ਕਾਰੋਬਾਰ ਚਲਾਉਂਦੇ ਹੈ, ਅਤੇ ਕਿਹੜੇ ਹਿੱਸੇ ਆ ਜਿਹੜੇ ਤੁਸੀਂ ਅੱਗੇ ਛਾਂ ਦੇ ਦਿੰਦੇ ਆਪਣੇ ਨਾਲ ਦੇ ਸਾਥੀਆਂ ਚੇਲਿਆਂ ਨੂੰ। ਮਹਾਰਾਜ ਕਹਿੰਦੇ ਗੋਰਖਨਾਥ ਭੁਗਤ ਗਿਆਨ, ਜਿਹੜਾ ਵਾਹਿਗੁਰੂ ਦਾ ਗਿਆਨ ਹੈ, ਇਹ ਕਹਿੰਦੇ ਭੁਗਤ ਹੈ, ਛਕਣ ਵਾਲਾ ਚੂਰਮਾ ਹੈ, ਅਤੇ ਜਿਹੜੀ ਜੀਆਂ 'ਤੇ ਦਇਆ ਕਰਨੀ ਹੈ, ਇਹ ਭੰਡਾਰੇ ਵਰਤਾਉਣ ਵਾਲੀ ਭੰਡਾਰਨ ਹੈ। ਘੱਟ ਘੱਟ ਵਾਜਹ ਨਾਦ, ਘਟਾਂ ਘਟਾਂ ਵਿੱਚ ਜਿਹੜਾ ਸਤਨਾਮ ਦਾ ਵਾਜਾ ਵੱਜ ਰਿਹਾ ਹੈ, ਇਹ ਕਹਿੰਦੇ ਨਾਦ ਸੰਖ ਵੱਜਦਾ ਹੈ। ਆਪ ਨਾਥ ਨਾਥੀ ਸਭ ਜਾ ਕੀ, ਆਹ ਵਾਹਿਗੁਰੂ ਸਭ ਦਾ ਮਾਲਕ ਹੈ, ਸਾਰੀ ਜਿੰਨੀ ਸ੍ਰਿਸ਼ਟੀ ਉਹਦੀ ਨੱਥੀ ਹੋਈ ਹੈ, ਉਹਦੇ ਅਧੀਨ ਹੈ ਸਭ ਜਗ੍ਹਾ ਦੀ। ਰਿੱਧ ਸਿੱਧ ਅਵਰਾ ਸਾਧ, ਜਿਹੜੀਆਂ ਰਿਧੀਆਂ ਦੇ ਸਿੱਧੀਆਂ ਦਾ ਸਵਾਦ ਤਾਂ ਹੋਰਨਾਂ ਨੂੰ ਹੁੰਦਾ ਹੈ, ਜਿਹਦੇ ਕੋਲ ਰਿਧੀਆਂ ਸਿੱਧੀਆਂ ਹੁੰਦੀਆਂ ਉਹਨੂੰ ਤਾਂ ਕੋਈ ਉਹਦਾ ਕੋਈ ਲਾਭ ਨਹੀਂ, ਸਵਾਦ ਨਹੀਂ ਹੈ। ਇਸ ਕਰਕੇ ਅਵਰਾ ਨੂੰ ਜਿਹੜੇ ਅਵਰਨ ਵਾਲੇ ਹੈ, ਜਿਹੜੇ ਅਗਿਆਨੀ ਪੁਰਸ਼ ਹੈ, ਜਿਨ੍ਹਾਂ 'ਤੇ ਅਗਿਆਨ ਦਾ ਪਰਦਾ ਪਿਆ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਵਿੱਚ ਸਵਾਦ ਆਉਂਦਾ ਹੈ, ਉਹ ਰਿੱਧੀਆਂ ਸਿੱਧੀਆਂ ਨੂੰ ਬਹੁਤ ਮਹਾਨ ਜਾਣਦੇ ਆ। ਜਾਂ ਰਿੱਧ ਸਿੱਧ ਅਵਰਾ ਸਾਧ, ਰਿੱਧੀਆਂ ਸਿੱਧੀਆਂ ਦਾ ਹੋਰਨਾਂ ਨੂੰ ਸਵਾਦ ਆ, ਹੋਰਨਾਂ ਨੂੰ ਲਾਭ ਹੈ, ਜਿਹਦੇ ਕੋਲ ਰਿੱਧੀਆਂ ਸਿੱਧੀਆਂ ਉਹਨੂੰ ਕੋਈ ਸਵਾਦ ਕੋਈ ਲਾਭ ਨਹੀਂ ਹੈ, ਕਿਉਂਕਿ ਉਹ ਰਿੱਧੀਆਂ ਸਿੱਧੀਆਂ ਦਾ ਲਾਭ ਤਾਂ ਦੂਜੇ ਲੈਂਦੇ ਆ। ਜਿਉਂ ਇੱਕੋ ਕੋਈ ਸਾਧ ਸੀ, ਉਹਨੇ ਉਹ ਇਸ ਤਰ੍ਹਾਂ ਉਹ ਸਾਧਨਾ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਅਤੇ ਹੋਰ ਜਾਣੀ ਸੌ ਕਰਮ 'ਤੇ ਤੱਕ ਉਹਦੀ ਸਿੱਧੀ ਸਿੱਧੀ ਜੀ ਕੰਮ ਕਰਦੀ, ਕਿਸੇ ਨੂੰ ਸੌ ਕਰਮ ਤੱਕ ਮਾਰ ਦੇਵੇ, ਕਿਸੇ ਨੂੰ ਮਰੇ ਹੋਏ ਨੂੰ ਜਵਾਲ ਦੇਵੇ। ਇਸ ਤਰ੍ਹਾਂ ਉਹ ਸਾਧਨ ਜਾ ਕਰਕੇ ਅਤੇ ਸਿੱਧੀ ਪ੍ਰਾਪਤ ਕਰਕੇ ਕਿਸੇ ਬਿਰਸ਼ ਦੇ ਹੇਠ ਬੈਠ ਗਿਆ ਜੋ ਰਸਤੇ ਉੱਪਰ ਹੈ ਸੀ। ਜਿਹੜਾ ਤਾਂ ਕੋਈ ਸਾਧੂ ਜਾਣ ਕੇ ਉਹਨੂੰ ਮੱਥਾ ਟੇਕ ਜਾਂਦਾ, ਉਹਦੇ ਤਾਂ ਖੁਸ਼ ਹੁੰਦਾ, ਜਿਹੜਾ ਕੋਈ ਨਾ ਮੱਥਾ ਜਾ ਟੇਕਦਾ ਉਹਨੂੰ ਕੋਈ ਇਸ ਤਰ੍ਹਾਂ ਹੀ ਸਿੱਧੀ ਸਿੱਧੀ ਦੇ ਨਾਲ ਕੋਈ ਚੱਕਰ ਜਿਹਾ ਪਾ ਦਿੰਦਾ। ਕੋਈ ਜ਼ਿਮੀਂਦਾਰ ਸੀ, ਉਹ ਘੋੜੇ ਉੱਪਰ ਚੜ੍ਹਿਆ ਚੜ੍ਹਾਇਆ ਜਾ ਰਿਹਾ ਸੀ, ਅਤੇ ਉਹ ਘੋੜ ਦੀ ਨੰਗ ਹੈ ਇਹਦੇ ਕੋਲ, ਅਤੇ ਉਹਨੇ ਮਾੜਾ ਮੋਟਾ ਸਲੂਟ ਨਾ ਮਾਰਿਆ, ਇਹਨੂੰ ਨਾ ਨਿਵਿਆ ਚੁੱਕਿਆ, ਅਤੇ ਇਹਨੇ ਉਹ ਫਿਰ ਔਖੇ ਜਿਹੇ ਹੋ ਕੇ ਉਹਦੇ ਵੀ ਨਹੀਂ ਝਾਕਿਆ, ਅਤੇ ਘੋੜਾ ਮਾਰਤਾ ਉਹਦਾ। ਹੁਣ ਜਿਹੜਾ ਘੋੜਾ ਮਰ ਗਿਆ ਉਹਨੇ ਡਿੱਗਣਾ ਹੀ ਹੈ, ਨਾਲ ਹੀ ਜ਼ਿਮੀਂਦਾਰ ਡਿੱਗ ਪਿਆ ਲੋਟ ਪੋਟ ਨਹੀਂ ਜੀ ਖਾ ਕੇ, ਅਤੇ ਫਿਰ ਤਾੜੀ ਮਾਰ ਕੇ ਹੱਸਿਆ, ਕਿਉਂ? ਕਹਿੰਦਾ ਸੰਤਾਂ ਨੂੰ ਮੱਥੇ ਨਾ ਟੇਕਣ ਕਰਕੇ ਲੈ ਲਿਆ ਫਲ, ਮੱਥਾ ਟੇਕ ਜਾਂਦਾ ਤਾਂ ਨਾ ਘੋੜਾ ਮਰਦਾ, ਬੋਝ ਨਾ ਜਾਂਦਾ। ਉਹ ਜ਼ਿਮੀਂਦਾਰ ਸਿਆਣਾ ਸੀ, ਅਤੇ ਉਹ ਫਿਰ ਹੱਥ ਜੇ ਜੋੜ ਕੇ ਕੋਲੇ ਆ ਗਿਆ, ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਸੰਤ ਬੈਠੇ ਮੱਥੇ, ਫਿਰ ਕਹਿੰਦਾ ਮਹਾਰਾਜ ਵੀ ਇਹ ਤੁਸੀਂ ਕਿਵੇਂ ਸਾਧਨ ਕੀਤਾ ਇਹ ਜਿਸ ਕਰਕੇ ਤੁਸੀਂ ਸਿੱਧੀ ਪ੍ਰਾਪਤ ਕੀਤੀ, ਕਿੱਥੋਂ ਕਿ ਤੱਕਰ ਤੁਹਾਡੀ ਇਹ ਨਿਗਾਹ ਕੰਮ ਕਰਦੀ, ਸਿੱਧੀ ਕੰਮ ਕਰਦੀ ਹੈ? ਕਹਿੰਦਾ ਮੈਂ ਇਹ 40 ਦਿਨ ਫੱਟੇ 'ਤੇ ਪੈ ਕੇ ਇਸ ਤਰ੍ਹਾਂ ਕਹਿੰਦੇ ਆਪਣੀ ਗੰਦਗੀ ਖਾਧੀ, ਆਪਣੀ ਟੱਟੀ ਖਾਧੀ ਹੈ 40 ਦਿਨ, ਅਤੇ 40 ਦਿਨ ਸੂਰਜ ਨੂੰ ਕਹਿੰਦੇ ਇੱਕ ਢਾਕ ਲਾ ਕੇ ਦੇਖਿਆ ਹੈ। ਇਸ ਤਰ੍ਹਾਂ ਇਹ ਸਾਧਨ ਕਰਨ ਤੋਂ ਫਿਰ ਕਿਤੇ ਸਿੱਧੀ ਤਾਕਤ ਮੈਨੂੰ ਹਾਸਿਲ ਹੋਈ ਹੈ। ਕਹਿੰਦੇ 100 ਕਰਮ ਤੱਕ ਮੇਰੀ ਸਿੱਧੀ ਕੰਮ ਕਰਦੀ ਹੈ, 100 ਕਰਮ ਤੱਕ ਜਿਹਨੂੰ ਮਰਜ਼ੀ ਜਵਾਲਦਾ, ਜਿਹਨੂੰ ਮਾਰਦੇ ਹਾਂ। ਕਹਿੰਦੇ ਮਹਾਰਾਜ ਫਿਰ ਤਾਂ ਤੁਸੀਂ ਮਹਾਨ ਹੋ। ਚੰਗਾ ਮਹਾਰਾਜ ਗਲਤੀ ਹੋ ਗਈ, ਮੱਥਾ ਟੇਕਦੇ ਹਾਂ, ਮੇਰਾ ਘੋੜਾ ਜਿਉਂਦਾ ਕਰਦੇ ਹੋ, ਅੱਗੇ ਵਾਸਤੇ ਨਹੀਂ ਐਸਾ ਕਰਦੇ। ਫਿਰ ਉਹ ਸੁਭਦਰਵ ਨੇ ਚੱਕਿਆ, ਉਹ ਘੋੜਾ ਉੱਠ ਕੇ ਖੜਾ ਹੋ ਗਿਆ ਅਤੇ ਉਹਦੇ 'ਤੇ ਸਵਾਰੀ ਜੀ ਪਲਾਕੀ ਜੀ ਮਾਰ ਕੇ ਜ਼ਿਮੀਂਦਾਰ ਚੜ੍ਹ ਗਿਆ। ਜਦੋਂ 100 ਕਰਮ ਤੋਂ 2 ਕਰਮ ਅੱਗੇ ਚੱਲਿਆ ਗਿਆ, ਉਹਨੂੰ ਪਤਾ ਹੀ ਸੀ ਵੀ 100 ਕਰਮ ਤੱਕ ਇਹਦੀ ਸਿੱਧੀ ਕੰਮ ਕਰਦੀ ਹੈ। ਫਿਰ ਉਹ ਕਹਿੰਦਾ ਬੂਰਿਆ ਸੁਣ ਲਾ, ਕਹਿੰਦੇ ਜੇ ਘੋੜਾ ਮਰਿਆ ਤਾਂ ਮੇਰਾ ਮਰਿਆ, ਮਰੇ ਤੋਂ ਤੈਨੂੰ ਕੀ ਲੱਭਿਆ ਬੂਬਨਿਆ? ਜੇ ਹੁਣ ਕਹਿੰਦੇ ਜਿਉਂਦਾ ਹੋ ਗਿਆ ਤੇਰੇ ਸਿੱਧੀ ਨਾਲ ਅਤੇ ਮੇਰਾ ਜਿਉਂਦਾ ਹੋ ਗਿਆ ਬੂਬਨਾ, ਤੈਨੂੰ ਫਿਰ ਕੀ ਲੱਗਿਆ? ਤੇਰੇ ਤਾਂ ਮੂੰਹ ਤਾਂ ਟੱਟੀ ਰਹੀ ਨਾ, ਦੂਜਿਆਂ ਵਾਸਤੇ ਖਾਂਦਾ ਰਿਹਾ। ਇਸ ਕਰਕੇ ਰਿਧੀਆਂ ਸਿੱਧੀਆਂ ਦਾ ਜਿਹੜਾ ਸਵਾਦ ਹੈ ਲਾਭ ਹੋਰਨਾਂ ਨੂੰ ਹੁੰਦਾ, ਜਿਹਦੇ ਕੋਲ ਹੁੰਦੀਆਂ ਉਹਨਾਂ ਨੂੰ ਕੁਝ ਨਹੀਂ ਲੱਭਦਾ ਹੈ। ਉਹਨੂੰ ਮੱਥਾ ਟੇਕ ਜੇ ਲੱਭਲਾ, ਫਿਰ ਕਹਿੰਦਾ 4 ਲੱਤਾਂ ਲੱਗ ਜਾਣਗੀਆਂ, ਜੇ ਨਾ ਟੇਕੇ ਕੋਈ ਲੱਤ ਵਾ ਉਹਦੀ ਟੁੱਟਦੀ ਹੈ, ਇਹ ਤਾਂ ਐਵੇਂ ਵਾਧੂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜੇ ਗੋਰਖਨਾਥ ਆ, ਰਿਧੀਆਂ ਸਿੱਧੀਆਂ ਦਾ ਸਵਾਦ ਤਾਂ ਅਵਰਾ ਅਗਿਆਨੀਆਂ ਨੂੰ ਹੁੰਦਾ ਹੈ, ਵੀ ਸਮਝਾਂ ਨੂੰ ਹੁੰਦਾ ਹੈ, ਜਾਂ ਹੋਰਨਾਂ ਨੂੰ ਉਹਦਾ ਲਾਭ ਹੁੰਦਾ ਹੈ। ਜਿਹਦੇ ਕੋਲ ਰਿਧੀਆਂ ਸਿੱਧੀਆਂ ਨੂੰ ਕੁਝ ਨਹੀਂ ਹਾਸਲ ਹੁੰਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ ਹੈ। ਇਸ ਤਰ੍ਹਾਂ ਜਿਹੜਾ ਕੋਈ ਸੰਜੋਗ ਹੈ, ਇਹ ਕਹਿੰਦੇ ਰਸਤਾ ਬਸਤਾ ਲਿਆਉਣ ਵਾਲਾ ਹੈ। ਜਿਵੇਂ ਉਹ ਕੋਈ ਬਾਹਰੋਂ ਲਿਆਉਂਦਾ ਨਾ ਰਸਤਾ ਬਸਤੀਆਂ ਇਕੱਠੀਆਂ ਕਰਕੇ, ਜਿਹੜਾ ਸੰਜੋਗ ਕਰਮ ਹੈ, ਇਹ ਕਹਿੰਦੇ ਰਸਤਾ ਬਸਤਾ ਜਿਹੜਾ ਵਿਜੋਗ ਕਰਮ ਹੈ, ਇਹ ਜਿਵੇਂ ਕੋਈ ਰਸਤਾ ਬਸਤਾ ਬਣਾ ਕੇ ਵਰਤਾਉਣ ਵਾਲਾ ਭੰਡਾਰੀ ਹੁੰਦਾ ਹੈ। ਭੰਡਾਰਾ ਇੱਕ ਵਰਤਾਉਣ ਵਾਲਾ ਹੁੰਦਾ, ਇੱਕ ਲਿਆ ਲਿਆ ਕੇ ਰਸਤਾ ਬਸਤਾ ਦੇਣ ਵਾਲਾ ਹੁੰਦਾ ਹੈ। ਜਿਹੜਾ ਕਹਿੰਦੇ ਚੰਗਾ ਕਰਮ ਦਾ ਸੰਜੋਗ ਹੈ, ਇਹ ਕਹਿੰਦੇ ਰਸਤਾ ਬਸਤਾ ਬਣਾ ਕੇ ਲਿਆਉਣ ਵਾਲਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਵਿਜੋਗ ਕਰਮ ਹੈ ਵਰਤਾਉਣ ਵਾਲਾ ਹੈ, ਇਸ ਤਰ੍ਹਾਂ ਇਹ ਭੰਡਾਰੀ ਹੈ। ਲੇਖੇ ਆਵਹਿ ਵਾਪਾ, ਇਹ ਦੋਵੇਂ ਕਹਿੰਦੇ ਕੰਮ ਚਲਾਉਂਦੇ, ਲੈਣ ਦੇਣ ਦਾ, ਇੱਕ ਲਿਆ ਲਿਆ ਦੇਈ ਜਾਂਦਾ, ਇੱਕ ਵਰਤਾਈ ਜਾਂਦਾ ਹੈ। ਲੇਖ ਲਿਖੇ ਅਨੁਸਾਰ ਸਭ ਨੂੰ ਕਹਿੰਦੇ ਜਿਹੜੇ ਭਾਗੀਏ ਛਾਂਦੇ ਆ ਮਿਲ ਜਾਂਦੇ, ਜਿਹੋ ਜਿਹੇ ਲੇਖ ਲਿਖੇ ਮੱਥੇ 'ਤੇ ਹੋਏ ਜੇ ਜਿਹੜੇ ਛਾਂਦੇ ਸੁੱਖ ਦੁੱਖ ਦੇ ਪਦਾਰਥਾਂ ਦੇ, ਉਹ ਹਰ ਇੱਕ ਸ਼ਖਸ ਨੂੰ ਸਹਿਜੇ ਮਿਲੀ ਜਾਂਦੇ ਹਨ। ਆਦੇਸ਼ ਤਿਸੈ ਆਦੇਸ਼, ਇਸ ਕਰਕੇ ਜਿਹੜਾ ਆਦਿ ਈਸ਼ਰ ਹੈ, ਸਭ ਤੋਂ ਪਹਿਲਾਂ ਵਾਹਿਗੁਰੂ ਹੈ, ਤਿਸੈ ਆਦੇਸ਼ ਉਸਨੂੰ ਨਮਸਕਾਰ ਸਾਡੀ ਹੈ। ਆਦਿ ਅਨਿਲ ਅਨਾਦ ਅਨਾਹਤ, ਸਾਰੇ ਸੰਸਾਰ ਦੀ ਆਦਿ ਵਿੱਚ ਹੈ, ਆਦਿ ਆਦਿ ਹੈ, ਤੇ ਅਨਿਲ ਗਿਣਤੀ ਆਦਿਕ ਤੋਂ ਰਹੇ ਤਾਂ ਅਨਿਲ ਕਲੰਕ ਤੋਂ ਰਹੇ ਤਾਂ ਅਨਾਦ ਆਦ ਤੋਂ ਰਹੇ ਤਾਂ ਅਨਾਦੀ ਸਰੂਪ ਹੈ, ਅਨਾਥ ਨਾਸ ਤੋਂ ਰਹੇ ਹੈ। ਜੁਗ ਜੁਗ ਏਕੋ ਵੇਸ਼, ਜੋ ਜੁਗਾਂ ਜੁਗਾਂ ਵਿੱਚ ਇੱਕੋ ਹੀ ਵੇਸ਼ ਇੱਕੋ ਹੀ ਸਰੂਪ ਹੈ, ਐਸੇ ਵਾਹਿਗੁਰੂ ਨੂੰ ਨਮਸਕਾਰ ਹੈ। ਏਕਾ ਮਾਈ ਜੁਗਤ ਵਿਆਈ, ਹੇ ਮਹਾਰਾਜ ਕਹਿੰਦੇ ਇੱਕ ਜਿਹੜੀ ਹੈ ਪਰਮੇਸ਼ਰ ਦੀ ਮਾਈ ਕੀ ਹੈ, ਮਾਇਆ ਹੈ, ਇਹੀ ਜਦੋਂ ਉਹਦੇ ਨਾਲ ਕਹਿੰਦੇ ਜੁਗਤ ਕੀ ਹੈ ਜੁੜੀ, ਇੱਕ ਜੋ ਪਰ ਮਾਈ ਹੈ ਨਾ, ਆ ਮਾਇਆ ਹੈ, ਜਦੋਂ ਪਰਮੇਸ਼ਰ ਈਸ਼ਰ ਨਾਲ ਕਹਿੰਦੇ ਜੁਗਤ ਕੀ ਹੈ ਜੁੜੀ, ਮਾਇਆ ਦਾ ਕਲਪਤ ਦਾਤਮ ਸੰਬੰਧ ਈਸ਼ਰ ਨਾਲ ਹੋਇਆ, ਉਸ ਵੇਲੇ ਜਿਹੜੀ ਮਾਈ ਹੈ ਉਹ ਵਿਆਹੀ ਕੀ ਪੁਰਸ਼ ਸੁੱਤ ਸਾਵਾਨ ਹੋਈ। ਤਿੰਨ ਚੇਲੇ ਪ੍ਰਵਾਨ, ਇਸਨੇ ਪ੍ਰਵਾਨ ਨੀ ਕਿ ਤਿੰਨ ਚੇਲਿਆਂ ਨੂੰ ਜਨਮ ਦਿੱਤਾ ਹੈ, ਇੱਕ ਸੰਸਾਰੀ, ਇੱਕ ਭੰਡਾਰੀ। ਇੱਕ ਤਾਂ ਜਿਹੜਾ ਰਜੋ ਗੁਣ ਰੂਪ ਚੇਲਾ ਹੈ ਇਹ ਬ੍ਰਹਮਾ ਹੈ, ਇਹ ਕਹਿੰਦੇ ਸੰਸਾਰੀ ਸੰਸਾਰ ਨੂੰ ਰਚਣ ਵਾਲਾ ਹੈ, ਉਤਪਤੀ ਕਰਨ ਵਾਲਾ ਹੈ। ਇੱਕ ਭੰਡਾਰੀ ਹੈ ਸਤੋ ਗੁਣ ਵਿਸ਼ਨੂੰ, ਜਿਹੜਾ ਇਹ ਭੰਡਾਰਾ ਵਰਤਾਉਣ ਵਾਲਾ ਹੈ, ਭੰਡਾਰੀ ਹੈ। ਇੱਕ ਲਾਏ ਦੀ ਬਾਣ, ਇੱਕ ਜਿਹੜਾ ਤਮੋ ਗੁਣ ਰੂਪ ਸ਼ਿਵਜੀ ਹੈ ਉਹਨੂੰ ਲੈਤਾ ਕਰਨ ਦੀ ਬਾਣ ਹੈ, ਮਾਰਦਾ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵੇਂ ਭਾਵੈ ਭਾਉਂਦਾ ਚੰਗਾ ਲੱਗਦਾ ਉਵੇਂ ਤਿੰਨਾਂ ਨੂੰ ਚਲਾਉਂਦਾ ਹੈ। ਜਿਵ ਹੋਵੇ ਫੁਰਮਾਨ, ਜਿਵੇਂ ਵਾਹਿਗੁਰੂ ਦਾ ਫੁਰਮਾਨ ਹੁੰਦਾ ਹੁਕਮ ਹੁੰਦਾ ਉਵੇਂ ਤਿੰਨੇ ਕਰਦੇ ਹਨ। ਉਹ ਵੇਖੇ ਉਹ ਨਾ ਨਜ਼ਰ ਨਾ ਆਵੇ, ਕਹਿੰਦੇ ਗੋਰਖ ਨਾਥਾ ਵਾਹਿਗੁਰੂ ਵੇਖ ਰਿਹਾ ਹੈ ਤਿੰਨਾਂ ਨੂੰ, ਇਹਨਾਂ ਨੂੰ ਉਹ ਨਿਗਾਹ ਨੀ ਆਉਂਦਾ ਤਿੰਨਾਂ ਨੂੰ। ਬਹੁਤਾ ਇਹੋ ਵਿਡਾਨ, ਕਹਿੰਦੇ ਬਹੁਤ ਵੱਡਾ ਅਚਰਜੀ ਪੁਣਾ ਹੈ। ਆਦੇਸ਼ ਤਿਸੈ ਆਦੇਸ਼, ਇਸ ਕਰਕੇ ਜੋ ਆਦਿ ਈਸ਼ਵਰ ਹੈ ਤਿਸੈ ਆਦੇਸ਼, ਉਸੇ ਨੂੰ ਨਮਸਕਾਰ ਪਾਓ, ਜੋ ਸਭ ਤੋਂ ਪਹਿਲਾ ਪਰਮੇਸ਼ਰ ਉਸਨੂੰ ਨਮਸਕਾਰ ਹੈ। ਆਦਿ ਅਨਿਲ ਅਨਾਦ ਅਨਾਹਤ, ਸਾਰੇ ਸੰਸਾਰ ਦੀ ਆਦ ਹੈ ਜਾਂ ਸੰਸਾਰ ਦੇ ਆਦਿ ਵਿੱਚ ਵੀ ਹੈ। ਅਨੀਲ ਗਿਣਤੀ ਤੋਂ ਰਹਿਤ, ਕਲੰਕ ਤੋਂ ਰਹਿਤ, ਅਨਾਦੀ ਸਰੂਪ ਤੇ ਨਾਸ ਤੋਂ ਰਹਿਤ ਹੈ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਵਿੱਚ ਬਾਅਦ ਚ ਇੱਕੋ ਹੀ ਸਰੂਪ ਹੈ, ਉਸਨੂੰ ਨਮਸਕਾਰ ਹੈ। ਆਸਣ ਲੋਏ ਲੋਏ ਭੰਡਾਰ, ਇਸ ਤਰ੍ਹਾਂ ਆਸਣ ਲੋਏ ਲੋਏ ਭੰਡਾਰ, ਹਰ ਇੱਕ ਲੋਕਾਂ ਵਿੱਚ ਉਹਦਾ ਆਸਣ ਹੈ, ਹਰੇ ਲੋਕ ਵਿੱਚ ਵਾਹਿਗੁਰੂ ਦਾ ਆਸਣ ਹੈ ਤੇ ਹਰ ਇੱਕ ਲੋਕ ਦੇ ਵਿੱਚ ਹੀ ਉਹਦਾ ਭੰਡਾਰ ਕੀ ਹੈ, ਭੰਡਾਰਾ ਚੱਲ ਰਿਹਾ, ਵਰਤ ਰਿਹਾ ਹੈ। ਜੋ ਕਿਛ ਪਾਇਆ ਸੋ ਏਕਾ ਵਾਰ, ਜੋ ਕਿਛ ਕਿਸੇ ਦੇ ਕਹਿੰਦੇ ਪ੍ਰਾਰਬਧ ਰੂਪ ਦੇ, ਜੋ ਕਿਛ ਉਹਨੇ ਕਹਿੰਦੇ ਪਾਇਆ ਹੈ, ਕਿਸੇ ਨੂੰ ਦਿੱਤਾ ਹੈ, ਉਹ ਪ੍ਰਾਹ ਅਨੁਸਾਰ ਇੱਕੋ ਵਾਰੀ ਪਾ ਦਿੱਤਾ, ਇੱਕੋ ਵਾਰੀ ਪ੍ਰਾਪਤ ਕਰ ਦਿੱਤਾ, ਇੱਕੋ ਵਾਰੀ ਬਖਸ਼ ਦਿੱਤਾ। ਸਾਰੀ ਜ਼ਿੰਦਗੀ ਦਾ ਪ੍ਰਾਰੰਭ ਦਾ ਇੱਕੋ ਵਾਰੀ ਸਭ ਕੁਝ ਬੰਦੋਬਸਤ ਕਰ ਦਿੱਤਾ, ਇੱਕੋ ਵਾਰੀ ਉਹਨੂੰ ਦੇ ਦਿੱਤਾ ਹੈ। ਘਰ ਘਰ ਵੇਖੇ ਸਿਰਜਣਹਾਰ, ਜਿਹੜਾ ਰਚਣਹਾਰ ਵਾਹਿਗੁਰੂ ਹੈ ਬਣਾ ਬਣਾ ਕੇ ਫਿਰ ਦੇਖਭਾਲ ਵੀ ਕਰਦਾ ਹੈ, ਪਾਲਣਾ ਪੋਸਣਾ ਵੀ ਕਰਦਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਕਹਿੰਦੇ ਗੋਰਖਨਾਥ ਸੱਚੇ ਪਰਮੇਸ਼ਰ ਦੀ ਇਹ ਸੱਚੀ ਸੁੱਚੀ ਕਾਰ ਹੈ। ਆਦੇਸ਼ ਤਿਸੈ ਆਦੇਸ਼, ਇਸ ਕਰਕੇ ਜੋ ਆਦਿ ਏਸ਼ ਆਦਿ ਈਸ਼ਵਰ ਹੈ, ਸਭ ਤੋਂ ਪਹਿਲਾ ਪਰਮੇਸ਼ਰ ਹੈ, ਤਿਸੈ ਆਦੇਸ਼, ਉਸਨੂੰ ਨਮਸਕਾਰ ਹੈ। ਆਦਿ ਅਨਿਲ ਅਨਾਦ ਅਨਾਹਤ, ਜੋ ਆਦਿ ਰੂਪ ਹੈ ਸਭ ਦਾ, ਅਨਿਲ ਗਿਣਤੀ ਤੋਂ ਰਹਿਤ, ਅਨਾਦੀ ਸਰੂਪ ਹੈ, ਨਾਸ ਤੋਂ ਰਹਿਤ ਹੈ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਵਿੱਚ ਜਿਹੜਾ ਇੱਕੋ ਹੀ ਸਰੂਪ ਹੈ ਉਸਨੂੰ ਨਮਸਕਾਰ ਹੈ। ਚੌਪਈ ਗੁਰ ਕੇ ਬਚਨ ਸੁਣੇ ਗੋਰਖ ਜਬ, ਜਦੋਂ ਗੋਰਖਨਾਥ ਨੇ ਇਸ ਤਰ੍ਹਾਂ ਬਾਣੀ ਰੂਪ ਵਿੱਚ ਸਤਿਗੁਰੂ ਦੇ ਬਚਨ ਸੁਣੇ ਹਨ, ਪੁਨ ਬੂਝਨ ਹਿਤ ਬੋਲਤ ਭਾ ਤਬ, ਫਿਰ ਪੁੱਛਣ ਵਾਸਤੇ ਇਸ ਤਰ੍ਹਾਂ ਬੋਲਿਆ ਗੋਰਖਨਾਥ, ਕਿਉਂ ਕਰ ਤੁਮ ਇਹਾਂ ਚੱਲ ਆਏ, ਗੁਰੂ ਨਾਨਕ ਸਾਹਿਬ ਜੀ ਤੁਸੀਂ ਕਿਸ ਕਰਕੇ ਇਸ ਥਾਂ ਤੇ ਚੱਲ ਕੇ ਆਏ ਹੋ, ਕੌਣ ਮਨੋਰਥ ਦੇ ਹੋ ਬਤਾਏ, ਤੁਹਾਡੇ ਮਨ ਦਾ ਫੁਰਨਾ ਹੈ ਜਿਸ ਫੁਰਨੇ ਨੂੰ ਲੈ ਕੇ ਤੁਸੀਂ ਇੱਥੇ ਚੱਲ ਕੇ ਆ, ਮੈਨੂੰ ਦੱਸ ਦਿਓ। ਸੋ ਮੈਂ ਕਰਾਂ ਸਪੂਰਨ ਤੁਮਰੋ, ਤੁਹਾਡਾ ਜਿਹੜਾ ਮਨ ਦਾ ਫੁਰਨਾ ਮੈਂ ਗੋਰਖਨਾਥ ਪੂਰਾ ਕਰ ਦਿਆਂਗਾ, ਸੱਚ ਬਚਨ ਇਹ ਮਾਨੋ ਹਮਰੋ, ਇਹ ਜਿਹੜਾ ਮੇਰਾ ਬਚਨ ਹੈ ਤੁਸੀਂ ਬਿਲਕੁਲ ਸੋਲਾ ਨੇ ਸੱਚੇ ਕਰਕੇ ਮੰਨ ਲਓ। ਸ੍ਰੀ ਗੁਰ ਕਹੈ ਮਨੋਰਥ ਮੇਰੇ, ਮਹਾਰਾਜ ਕਹਿੰਦੇ ਹੋ ਗੋਰਖਨਾਥਾ ਸਾਡੇ ਜਿਹੜੇ ਮਨ ਦੇ ਫੁਰਨੇ ਹੈ ਨਾ, ਸਤਿਗੁਰ ਪੂਰੇ ਹੈ ਇੱਕ ਬੇਰੇ, ਪੂਰੇ ਸਤਿਗੁਰੂ ਅਕਾਲ ਪੁਰਖ ਨੇ ਇੱਕੋ ਵਾਰੀ ਪੂਰੇ ਕਰ ਦਿੱਤੇ, ਕੋਈ ਫੁਰਨਾ ਨੀ ਰਿਹਾ ਹੈ। ਦਿਖਿਆ ਲੀਜੈ ਜੇ ਤੁਮ ਚਾਹੀ, ਗੋਰਖਨਾਥਾ ਜੇ ਤੈਨੂੰ ਕੋਈ ਦਿਖਿਆ ਚਾਹੀਦੀ, ਤੈਨੂੰ ਕੋਈ ਗੁਰਮੰਤਰ ਚਾਹੀਦਾ ਤਾਂ ਲੈਣਾ ਸਾਡੇ ਕੋਲੋਂ। ਪੂਰੋ ਮੈਂ ਚਿਤਮੋ ਮਨ ਮਾਹੀ। ਜੇ ਤੂੰ ਮਨ ਵਿੱਚ ਕੋਈ ਸੋਚੇ ਵੀ ਆਹ ਚਾਹੀਦਾ ਉਹ ਮੈਂ ਤੈਨੂੰ ਪੂਰਾ ਕਰਦਾ, ਮੈਂ ਤੈਨੂੰ ਦੇ ਦਿੰਦਾ। ਜੇ ਮੰਗੋ ਹਮ ਢਿੱਗ ਕਰ ਤਾਰਾ। ਹਾਂ, ਜੇ ਮੇਰੇ ਕੋਲੋਂ ਮੰਗੋਗੇ ਗੋਰਖ ਨਾਥ ਜੀ, ਅਸੀਂ ਕਰਤਾਰ ਦੇ ਕੋਲੋਂ। ਤੁਝ ਹੈ ਦਿਵਾਵ ਹੈ ਕਰ ਹੋਂ ਉਚਾਰਾ। ਤੂੰ ਵੀ ਇੱਕ ਵਾਰੀ ਕਹਿੰਦੇ ਬੋਲ ਕੇ ਦੱਸ, ਤੈਨੂੰ ਹੁਣੇ ਕਰਤਾਰ ਦੇ ਕੋਲੋਂ ਦਵਾ ਦਿੰਦੇ। ਦੋਹਰਾ ਸੁਣ ਤੂਸ਼ਨ ਗੋਰਖ ਭਇਓ। ਇਸ ਤਰ੍ਹਾਂ ਮਹਾਰਾਜ ਤੋਂ ਸੁਣ ਕੇ ਗੋਰਖ ਨਾਥ ਬਿਲਕੁਲ ਚੁੱਪ ਚਾਪ ਹੋ ਗਿਆ। ਬੋਲਿਓ ਬਚਨ ਨ ਕੋਈ, ਮੁੜ ਕੇ ਨੀ ਕੋਈ ਆਪਣੀ ਜ਼ਬਾਨ ਤੋਂ ਬਚਨ ਬੋਲਿਆ। ਹਿਰਦਾ ਮਨੋਰਥ ਮਿਟ ਗਯੋ। ਹਿਰਦੇ ਵਿੱਚ ਜਿਹੜਾ ਫੁਰਨਾ ਸੀ ਵੀ ਮਾਰਨ ਮੈਂ ਚੇਲਾ ਬਣਾ ਲਾਂ, ਆਪਣੇ ਪੰਥ ਵਿੱਚ ਲੈ ਲੈਣ, ਸਭ ਫੁਰਨਾ ਮਿਟ ਗਿਆ ਹੈ। ਚੱਲ ਤਰੰਗ ਜਾ ਹੋ ਸੋਏ। ਕਹਿੰਦੇ ਪਾਣੀ ਵਿੱਚੋਂ ਬੁਲਬੁਲਾ ਜਾ ਉੱਠਦਾ ਹੈ ਤੇ ਫਿਰ ਉਹ ਮਿਟ ਜਾਂਦਾ ਹੈ। ਇਸ ਤਰ੍ਹਾਂ ਇਹਦਾ ਮੰਦਾ ਫੁਰਨਾ ਜਾ ਖਤਮ ਹੋ ਗਿਆ ਵੀ ਇਹ ਨੀ ਸਾਡੇ ਪੰਥ ਵਿੱਚ ਆਉਣਗੇ, ਇਹ ਨੀ ਮੇਰੀ ਸਿੱਖਿਆ ਲੈਣਗੇ ਗੁਰੂ ਨਾਨਕ ਸਾਹਿਬ ਜੀ। ਇਸ ਤਰ੍ਹਾਂ ਸ਼ਾਂਤ ਹੋ ਕੇ ਟਿੱਕ ਕੇ ਬੈਠ ਗਿਆ ਹੈ। ਜਿਵੇਂ ਫਿਰ ਗੋਰਖ ਨਾਥ ਨੂੰ ਬੈਠਾ ਦੇ ਕੇ ਜਿਹੜਾ ਮੰਗਣ ਨਾਥ ਹੈ ਉਹਨੂੰ ਸਭ ਤੋਂ ਮਹਾਨ ਉੱਚ ਅਵਸਥਾ ਦਾ ਮਾਲਕ ਸੀ ਇਹ। ਫਿਰ ਆਪਣੇ ਗੁਰੂ ਨੂੰ ਵੀ ਇਹਨੇ ਫਿਰ ਮਾੜਾ ਜਿਹਾ ਮਖੌਲ ਜਿਹਾ ਕੀਤਾ ਹੈ। ਇਹ ਗੋਰਖ ਨਾਥ ਜੀ, ਗੁਰੂ ਨਾਨਕ ਸਾਹਿਬ ਨੂੰ ਤੁਸੀਂ ਸਿੱਖਿਆ ਦੇ ਤੀ, ਇਹਨਾਂ ਨੂੰ ਚੇਲੇ ਬਣਾ ਲਿਆ ਕਿ ਨਹੀਂ ਬਣੇ? ਫਿਰ ਜਿਵੇਂ ਗੋਰਖ ਨਾਥ ਨੇ ਉਹ ਮੰਗਲ ਨਾਥ ਦੀ ਗੱਲ ਨੂੰ ਖੋਲ੍ਹ ਕੇ ਦੱਸਿਆ ਵੀ ਮੈਂ ਤਾਂ ਸਿਰਫ ਪ੍ਰੀਖਿਆ ਹੀ ਕਰ ਰਿਹਾ ਸੀ ਵੀ ਪੂਰੇ ਸੁਰੇ ਹੀ ਹੈ, ਕਿਉਂਕਿ ਥੋੜ੍ਹਾ ਬਹੁਤਾ ਘਾਟ ਵਾਦ ਹੈਗੀ ਹੈ, ਉਹ ਸਿਰਫ ਪ੍ਰੀਖਿਆ ਲਈ ਆ ਸਾਰਾ ਕੁਛ ਕਿਹਾ ਸੀ। ਹੁਣ ਤਾਂ ਮੈਂ ਜਾਣਦਾ ਹੀ ਹਾਂ ਵੀ ਮੇਰੇ ਨਾਲੋਂ ਤਾਂ ਕਿਤੇ ਮਹਾਨ ਤੋਂ ਮਹਾਨ ਹੈ। ਉਹ ਜਿਸ ਤਰ੍ਹਾਂ ਇਹ ਮੰਗਲ ਨਾਥ ਦੇ ਨਾਲ ਸਾਧ ਗੋਰਖ ਨਾਥ ਦੇ ਬਚਨ ਵਿੱਚੋਂ ਬਚਨ ਬਿਲਾਸ ਹੋਏ ਸੀ, ਉਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕਰ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਸੁਣ ਤੂਸ਼ਨ ਗੋਰਖ ਭਇਓ, ਬੋਲਿਓ ਬਚਨ ਨ ਕੋਏ, ਹਿਰਦੈ ਮਨੋਰਥ ਮਿਟ ਗਯੋ, ਚੱਲ ਤਰੰਗ ਜਿਉ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੈ ਸਰਵਮੈ ਸੁਖ ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇ, ਹੇ ਗੋਬਿੰਦ ਹੇ ਗੁਣ ਨਿਧਾਨ, ਕਿਉਂਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧਿ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹਾ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੂੰ।